ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨ ਪਰਤਾਰ ਏਕੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੂਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੂਏ ਵਾਹਿਗੁਰੂ ਸਾਹਿਬ ਜੀਓ ਸਵੈਯਾ ਭੂਪਤ ਪਾਸ ਜਰਾਮ ਗਯੋ ਵਥ ਲੇਵਨ ਕੀ ਸਭ ਗਾਥ ਸੁਨਾਈ ਦੀਨੇ ਮਤੰਗ ਅੰਬਾਰਨ ਸੰਗ ਤੁਰੰਗਨ ਸੋ ਅਸਵਾਰ ਬਨਾਈ ਭੂਪਤ ਪਾਸ ਜਰਾਮ ਗਯੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਦਾ ਮਹਾਨ ਸੁੰਦਰ ਦੀਵਾਨ ਸਜਿਆ ਚਵਰ ਸ਼ਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਰ ਸਤਿਕਾਰ ਸਹਿਤ ਪ੍ਰਕਾਸ਼ ਸੇਵਾ ਹੋਈ ਹੈ। ਗੁਰਬਾਣੀ ਦਾ ਪਾਠ ਅਤੇ ਗੁਰਬਾਣੀ ਦਾ ਕੀਰਤਨ ਜੋ ਹੋ ਰਿਹਾ ਸੀ, ਆ ਮਾਈ ਭਾਈ ਜਿਹੜੇ ਗੁਰੂ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਸੀ, ਹਾਜ਼ਰ ਸੀ, ਜਿਨ੍ਹਾਂ ਦਾ ਮਨ ਕੀਰਤਨ ਸੁਣਦਿਆਂ ਸੁਣਦਿਆਂ ਇਕਾਗਰ ਹੋ ਗਿਆ, ਜੁੜ ਗਿਆ, ਉਹਨਾਂ ਨੇ ਲਿਹਾ ਹਾਸਿਲ ਕੀਤਾ ਹੈ। ਕੀਰਤਨ ਤੋਂ ਬਾਅਦ ਆਪਾਂ ਕੁਝ ਕੁ ਸਮਾਂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹ ਰਹੇ ਹਾਂ, ਜਿਨ੍ਹਾਂ ਦਾ ਗੁਰਪੁਰਬ ਵੀ ਨੇੜੇ ਆ ਰਿਹਾ ਹੈ, ਜੋ ਗੁਰਦੁਆਰਾ ਛਾਉਣੀ ਸਾਹਿਬ ਵਿਖੇ ਬੜੇ ਚਾਅ ਉਤਸ਼ਾਹ ਨਾਲ ਸਾਰੇ ਨਗਰ ਰਲ ਮਿਲ ਕੇ ਮਨਾਉਂਦਾ ਹੈ। ਨਗਰ ਕੀਰਤਨ ਵੀ ਹੁੰਦਾ ਹੈ, ਢਾਡੀ ਸਾਹਿਬਾਨ ਵੀ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਇਤਿਹਾਸ ਸੁਣਾ ਕੇ ਸਾਰੇ ਨਗਰ ਸੰਗਤਾਂ ਨੂੰ ਨਿਹਾਲ ਕਰਦੇ ਹੈ। ਔਰ ਗੱਤਕੇ ਪਾਰਟੀ ਬੈਂਡ ਬਾਜੇ ਆਦਿ ਨੌਜਵਾਨ ਗੁਰੂ ਕੇ ਸਿੱਖ ਸੇਵਕ ਹਰ ਸਾਲ ਹੀ ਇਹ ਪੁਰਬ ਤਿਉਹਾਰਾਂ ਮਨਾਉਂਦੇ ਹੋ, ਵੀ ਨੇੜੇ ਆ ਰਿਹਾ। ਸੋ ਇਸ ਤਰ੍ਹਾਂ ਗੁਰੂ ਕਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਜਿਸ ਤਰ੍ਹਾਂ ਉਹ ਹੜ੍ਹ ਦੇ ਮਹੀਨੇ ਦੀ ਚਾਨਣੇ ਪੱਖਦੀ ਸੱਤਵੀਂ ਛੱਤ ਨੂੰ ਆਪ ਜੀ ਦਾ ਵਿਵਾਹ ਦਾ ਦਿਨ ਨਿਯਤ ਕੀਤਾ ਗਿਆ ਸੀ। ਮੁੱਲੇ ਨੇ ਚਿੱਠੀ ਲਿਖ ਕੇ ਸੁਲਤਾਨਪੁਰ ਭੇਜ ਦਿੱਤੀ ਸੀ ਅਤੇ ਸੁਲਤਾਨਪੁਰ ਵਿੱਚ ਪੂਰਾ ਜੈ ਰਾਮ ਨੇ ਚਿੱਠੀ ਪੜ੍ਹ ਪੜ੍ਹਾ ਕੇ ਫਿਰ ਕਾਲੂ ਜੀ ਦੇ ਤਾਈਂ ਰਾਏਪੋਏ ਦੀ ਤਲਵੰਡੀ ਵਿੱਚ ਪਤਾ ਕਰ ਦਿੱਤਾ ਸੀ। ਦਿਨ ਨੇੜੇ ਆਇਆ ਜਾਣ ਕੇ ਕਾਲੂ ਜੀ ਨੇ ਰਾਏ ਬੁਲਾਰ ਕੋਲ ਆਪਣੇ ਸੁਭਾਅ ਅਗਿਆਨਤਾ ਵਿੱਚ ਗੱਲ ਜੀ ਕੀਤੀ ਕਿ ਤੁਹਾਡੇ ਜੋ ਦਾਸ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਵਿਵਾਹ ਹੈ, ਮੈਨੂੰ ਆਗਿਆ ਦੇਵ, ਮੈਂ ਚਲਾ ਜਾਵਾਂ ਸੁਲਤਾਨਪੁਰ ਵਿੱਚ। ਐਸਾ ਕੁਝ ਸੁਣ ਕੇ ਰਾਏ ਬੁਲਾਰ ਨੇ ਬਹੁਤ ਹੀ ਨਾਰਾਜ਼ੀ ਜ਼ਾਹਰ ਕੀਤੀ। ਇਸਨੂੰ ਕਿਹਾ ਵੀ ਤੂੰ ਸਮਝਾਇਆ ਸਮਝਦਾ ਨਹੀਂ, ਬੇਸਮਝ ਹੀ ਰਿਹਾ, ਅਗਿਆਨੀਆਂ ਵਾਲੀ ਗੱਲ ਕਰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਮੇਰੇ ਦਾਸ ਹੈ ਕਿ ਮੈਂ ਉਹਨਾਂ ਦਾ ਦਾਸ ਹਾਂ। ਪਹਿਲਾਂ ਵੀ ਤੂੰ ਇੱਕ ਦੋ ਵਾਰੀ ਕਹਿ ਚੁੱਕਿਆ ਹੈ, ਤੈਨੂੰ ਕਿਹਾ ਸੀ ਐਸਾ ਨਹੀਂ ਕਹਿਣਾ ਹੈ, ਸਾਡੇ ਸਾਰਿਆਂ ਦੇ ਸਵਾਮੀ ਗੁਰੂ ਨਾਨਕ ਸਾਹਿਬ, ਅਸੀਂ ਸਾਰੇ ਹੀ ਉਹਨਾਂ ਦੇ ਸਿੱਖ ਸੇਵਕ, ਹੋਰ ਤਾਂ ਹੋਰ ਕੀ ਹੈ, ਤਿੰਨਾਂ ਲੋਕਾਂ ਦੇ ਜਿਹੜੇ ਦੇਵਤੇ ਦੈਂਤ ਹੈ ਸਭ ਉਹਨਾਂ ਦੇ ਸਿੱਖ ਸੇਵਕ ਹੈ, ਸਭ ਉਹਨਾਂ ਦੇ ਪੂਜਕ ਹਨ। ਤੂੰ ਆਪਣਾ ਪੁੱਤਰ ਮੰਨ ਕੇ ਉਹਨਾਂ ਦੇ ਸੰਬੰਧ ਵਿੱਚ ਵੀ ਆਪ ਲਹੁ ਜੀ ਕਹਿੰਦਾ ਰਹਿੰਦਾ ਹੈ, ਆਹੋ ਹੋਰ ਹੀ ਕੁਛ ਕਹਿ ਮਾਰਿਆ ਹੈ, ਅੱਗੇ ਨਾ ਐਸਾ ਕੁਛ ਕਹਿਣਾ ਕਰਨਾ। ਬਾਕੀ ਜੋ ਵੀ ਵਿਵਾਹ ਵਿੱਚ ਸਮੱਗਰੀ ਚਾਹੀਦੀ ਹੈ, ਮੇਰੇ ਘਰ ਦੇ ਵਿੱਚ ਹਾਥੀ ਘੋੜੇ ਹੈਗੇ ਆ, ਰਸ ਹੈ, ਸੁੱਖ ਪਾਲਕੀਆਂ ਹਨ, ਤੰਬੂ ਹੈ, ਕਨਾਤਾਂ ਹੈ, ਚਨੋਏ ਹੈ, ਜੋ ਕੁਛ ਚਾਹੀਦਾ ਉਹ ਤੂੰ ਇੱਥੋਂ ਲੈ ਜਾ, ਬਾਕੀ ਖੁੱਲ੍ਹੀ ਡੁੱਲੀ ਮੇਰੇ ਖਜ਼ਾਨੇ ਵਿੱਚੋਂ ਮਾਇਆ ਵੀ ਲੈ ਲੈ, ਕੋਈ ਕੁਛ ਉਸ ਪੁਣਾ ਨਹੀਂ ਕਰਨਾ ਹੈ। ਇਹ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਵਿਵਾਹ ਹੈ ਤੂੰ ਬੜੇ ਚਾਅ ਉਤਸ਼ਾਹ ਨਾਲ ਉੱਥੇ ਸਿਰ ਕੇ ਕਰਨਾ, ਬੋਲ ਵਿਗਾੜ ਨਹੀਂ ਕਰਨਾ ਹੈ। ਮੈਂ ਸੁਝਾਅ ਬਜਾ ਕੇ ਇਸ ਨੂੰ ਤੋਰ ਦਿੱਤਾ ਹੈ। ਫਿਰ ਬੇਦੀਆਂ ਦੇ ਬੰਸ਼ ਦੇ ਜਿੰਨੇ ਨੌਜਵਾਨ ਬਜ਼ੁਰਗ ਆ ਉਹ ਇਹਨੇ ਇਕੱਠੇ ਕਰ ਲਏ, ਉਹਨਾਂ ਨੂੰ ਸਾਰਿਆਂ ਨੂੰ ਦੱਸਿਆ, ਉਹ ਫਿਰ ਸਜ ਵੱਜ ਕੇ ਇੱਥੇ ਸੁਲਤਾਨਪੁਰ ਆ ਪਹੁੰਚੇ। ਜਿਸ ਤਰ੍ਹਾਂ ਸਾਰਿਆਂ ਦੇ ਜੈ ਰਾਮ ਨੇ ਸਤਿਕਾਰ ਕਰਦਿਆਂ ਆਸਣ ਵਗੈਰਾ ਲਗਾਏ, ਵਿਰਾਜਣ ਵਾਸਤੇ ਅਸਥਾਨ ਦਿੱਤਾ, ਭੋਜਨ ਪ੍ਰਸ਼ਾਦਾ ਸੋਹਣਾ ਛਕਾਇਆ, ਸਤਿਕਾਰ ਕੀਤਾ, ਉਹ ਆਪਾਂ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਸਾਰਾ ਵਿਸਥਾਰ ਨਾਲ ਸੁਣ ਲਿਆ ਸੀ। ਦਿਨ ਦਿਨ ਨੇੜੇ ਆਇਆ ਜਾਣ ਕੇ ਜੋ ਜੈ ਰਾਮ ਜੀ ਹੈ, ਗੁਰੂ ਨਾਨਕ ਸਾਹਿਬ ਦੀ ਜੋ ਵੱਡੀ ਭੈਣ ਹੈ ਨਾਨਕੀ, ਉਹਦੇ ਪਤੀ ਹਨ ਜੇ, ਉਹਨਾਂ ਨੇ ਨਵਾਬ ਕੋਲ ਜਾ ਕੇ ਗੁਰੂ ਨਾਨਕ ਸਾਹਿਬ ਜੀ ਦੇ ਵਿਵਾਹ ਦੀ ਗੱਲ ਕੀਤੀ ਅਤੇ ਨਵਾਬ ਨੇ ਵੀ ਆਪਣੇ ਵੱਲੋਂ ਜੋ ਕੋਈ ਬਰਾਤ ਵੀ ਸਾਜੋ ਸਮਾਨ ਚਾਹੀਦਾ ਹੈ ਉਹ ਜੈ ਰਾਮ ਨੂੰ ਕਹਿ ਦਿੱਤਾ ਸੀ, ਵੀ ਕੋਈ ਕੋਈ ਸੰਸੇ ਵਾਲੀ ਗੱਲ ਨਹੀਂ ਹੈ, ਜੋ ਚਾਹੀਦਾ ਮੇਰੇ ਘਰ ਦੇ ਵਿੱਚੋਂ ਕਹਿ ਕਹਾ ਕੇ ਚੁੱਕ ਚੁਕਾ ਕੇ ਲੈ ਜਾ। ਜਿਸ ਤਰ੍ਹਾਂ ਆਪਣੇ ਸਾਰਿਆਂ ਦੀ ਇੱਜ਼ਤ ਉਰੋ ਹੋਵੇ, ਸ਼ੋਭਾ ਵੜਿਆਈ ਹੋਵੇ, ਉਹ ਜਿਵੇਂ ਜੈ ਰਾਮ ਜੀ ਨਵਾਬ ਕੋਲ ਗਏ ਅਤੇ ਸਾਜੋ ਸਮਾਨ ਲੈ ਕੇ, ਉਦੋਂ ਬਾਅਦ ਕਾਲੂ ਜੀ ਦੇ ਨਾਲ ਰਲ ਮਿਲ ਕੇ ਬਰਾਤ ਰੂਪ ਵਿੱਚ ਬਣ ਕੇ ਬਟਾਲੇ ਵੱਲ ਨੂੰ ਚੜ੍ਹਾਈ ਕੀਤੀ, ਯਾਨੀ ਵਿਵਾਹ ਦੀ ਰਸਮ ਪੂਰੀ ਕਰਨ ਵਾਸਤੇ ਬਰਾਤ ਵਿੱਚ ਸਜ ਕੇ ਸਾਰੇ ਇਹ ਗਏ। ਉਹ ਬਰਾਤ ਦੀ ਚੜ੍ਹਾਈ ਦਾ ਜਿਹੜਾ ਪ੍ਰਸੰਗ ਹੈ ਉਹ ਅੱਜ ਆ ਰਿਹਾ ਹੈ, ਉਹ ਜਿਵੇਂ ਵੀ ਆਉਂਦਾ ਆਪਾਂ ਸਾਰੇ ਮਨ ਲਾ ਕੇ ਸ਼ਰਧਾ ਭਾਵਨਾ ਨਾਲ ਜੁੜ ਕੇ ਮਨ ਦੀ ਇਕਾਗਰਤਾ ਨਾਲ ਸੁਣੀਏ ਜੀ। ਭੂਪ ਉਪਤ ਪਾਸ ਜਰਾਮ ਗਯੋ। ਇਸੇ ਤਰ੍ਹਾਂ ਜਿਹੜਾ ਜੈ ਰਾਮ ਹੈ ਉਹ ਦੌਲਤ ਨਵਾਬ ਖਾਂ ਦੇ ਕੋਲ ਚਲਿਆ ਗਿਆ ਹੈ। ਵਥ ਲੇਵਨ ਕੀ ਸਭ ਗਾਥ ਸੁਣਾਈ। ਜਿਵੇਂ ਕਹਿੰਦੇ ਵਿਆਹ ਦੀਆਂ ਜਿਹੜੀਆਂ ਚੀਜ਼ਾਂ ਹਨ ਵੀ ਮੈਂ ਲੈ ਕੇ ਜਾਣੀਆਂ ਹਨ, ਉਹ ਸਾਰੀ ਗੱਲਬਾਤ ਖੋਲ ਕੇ ਸੁਣਾਈ ਹੈ। ਦੀਨੇ ਮਤੰਗ ਅੰਬਾਰਨ ਸੰਗ ਰਾਮ ਤੋਂ ਸੁਣ ਕੇ ਜਿਹੜਾ ਨਵਾਬ ਉਸਨੇ ਹਾਥੀ ਘੋੜੇ ਅੰਬਾਰੀਆਂ ਦੇ ਸਮੇਤ ਹੀ ਦੇ ਦਿੱਤੇ ਹਨ। ਤੁਰੰਗਮ ਸੋ ਅਸਵਾਰ ਬਣਾਈ। ਇਸੇ ਤਰ੍ਹਾਂ ਜਿਹੜੇ ਘੋੜੇ ਹੈ ਚੰਗੀ ਕਾਠੀਆਂ ਪਾ ਕੇ ਜਿਨ੍ਹਾਂ ਨਾਲ ਜਿਹੜੇ ਕੋਈ ਘੋੜੇ ਘੋੜਾ ਸਵਾਰ ਹੈ ਉਹ ਸਜ ਵੱਜ ਜਾਣ, ਬਣਾ ਸਵਾਰ ਕੇ ਘੋੜੇ ਸ਼ਿੰਗਾਰ ਕੇ ਹਾਥੀ ਜਿਹੜੇ ਅੰਬਾਰੀਆਂ ਸਹਿਤ ਹੀ ਦੇ ਦਿੱਤੇ ਹਨ। ਘਨ ਸੁੰਦਰ ਕੰਚਨ ਕੇ ਸੋਹਣੇ ਜਿਹੜੇ ਗਹਿਣੇ ਆ ਸੋਨੇ ਦੇ ਬਣੇ ਹੋਏ ਹਨ। ਨਗ ਬੀਚ ਜਰਾਵਨ ਸੋ ਸ਼ਬ ਸ਼ਾਈ। ਗਹਿਣਿਆਂ ਵਿੱਚ ਕਹਿੰਦੇ ਜਿਹੜੇ ਨਗ ਜਿਹੜਾ ਜੜਤ ਕੀਤੇ ਹੋਏ ਹੈ ਜਿਹਨਾਂ ਗਹਿਣਿਆਂ ਦੀਆਂ ਨਗਾਂ ਦੇ ਜਨ ਕਰਕੇ ਬੜੀ ਛਵੀ ਛਾ ਰਹੀ ਹੈ, ਬੜੀ ਚਮਕ ਦਮਕ ਹੋ ਰਹੀ ਹੈ। ਔਰ ਤੁਖਾਰ ਦਏ ਹਿਤ ਭਾਰਨ ਔਰ ਜਿਹੜੇ ਕੋਈ ਤੰਬੂ ਹੈ ਕਨਾਤਾਂ ਹੈ ਇਹ ਚੁੱਕ ਕੇ ਲਿਜਾਣੀਏ। ਕਹਿੰਦੇ ਉਹ ਭਾਰ ਚੁੱਕਣ ਵਾਸਤੇ ਉੱਠ ਵਗੈਰਾ ਵੀ ਆਪਣੇ ਤਬੇਲੇ ਵਿੱਚੋਂ ਦੇ ਦਿੱਤੇ ਹਨ ਨਵਾਬ ਨੇ। ਤੰਬੂ ਕਨਾਤਨ ਕੇ ਸਮੁਦਾਈ। ਤੰਬੂ ਤੇ ਨਾ ਕਨਾਤਾਂ ਦੇ ਬੇਨਤੀ ਇਹ ਸਮੁਦਾਇ ਜਾਣੀ ਜ਼ਿਆਦਾਤਰ ਹੀ ਸਭ ਕੁਛ ਦੇ ਦਿੱਤਾ ਹੈ। ਅਡਿੱਲ ਦੌਲਤ ਖਾਂ ਲੱਖ ਹਿਰਦੈ ਪੜਦੇ ਸੋ ਮੋਦੀ ਆਪਣ। ਜਿਹੜਾ ਦੌਲਤ ਖਾਂ ਹੈ ਉਸਨੇ ਜਾਣਨਾ ਕੀਤਾ ਵੀ ਗੁਰੂ ਨਾਨਕ ਸਾਹਿਬ ਮੇਰਾ ਆਪਣਾ ਮੋਦੀ ਹੈ। ਜਸ ਆਪ ਜਸ ਜਗ ਮਾਜ ਮੁਝੈ ਸੰਗ ਜਾਪਨ। ਜੇ ਕੋਈ ਜਸ ਹੋਵੇਗਾ ਗੁਰੂ ਨਾਨਕ ਸਾਹਿਬ ਦਾ ਉਹ ਮੇਰਾ ਹੀ ਜਸ ਹੋਵੇਗਾ ਵੀ ਨਵਾਬ ਦਾ ਮੋਦੀ ਹੈ। ਇਸ ਤਰ੍ਹਾਂ ਜੇ ਕੋਈ ਉਹਨਾਂ ਦਾ ਅਪਜਸ ਹੋਏਗਾ ਨਰਾਦਰ ਬਦਨਾਮੀ ਹੋਏਗੀ ਫਿਰ ਪਿੱਛੇ ਮੇਰੀ ਹੋਵੇਗੀ ਵੀ ਜੋ ਨਵਾਬ ਦਾ ਮੋਦੀ ਗੁਰੂ ਨਾਨਕ ਹੈ ਉਹਦੀ ਐਂ ਵੀ ਬਦਨਾਮੀ ਹੋਈ ਨਾ ਮੇਰਾ ਵੀ ਲਿਆ ਜਾਏਗਾ ਜਿਸ ਕਰਕੇ ਜਸ ਤੇ ਬਨਾਦੀ ਸੰਸਾਰ ਦੇ ਵਿੱਚ ਵੀ ਉਹਨਾਂ ਦੀ ਹੈ ਤੇ ਮੇਰੀ ਵੀ ਹੋਏਗੀ ਸ਼ੋਭਾ ਬੜੇ ਇਉਂ ਜਾਣ ਕੇ। ਤਯੋ ਦਰਦ ਮੰਗਵਾਏ ਕੋਸ਼ ਤੇ ਹਰਖ ਯੁਤ। ਬੜੀ ਖੁਸ਼ੀ ਦੇ ਸਹਿਤ ਖਜ਼ਾਨੇ ਵਿੱਚੋਂ ਮੰਗਵਾ ਕੇ ਇਹ ਜੈ ਰਾਮ ਨੂੰ ਧਨ ਵੀ ਦੇ ਦਿੱਤਾ ਹੈ। ਹੋ ਕਹੇ ਕਰਹੋ ਜਸ ਪੂਰ ਉਦਾਰੂ ਹੋਏ ਚਿੱਤ। ਜੈ ਰਾਮ ਨੂੰ ਕਿਹਾ ਵੀ ਚਿੱਤ ਵਿੱਚ ਉਧਾਰ ਹੋ ਕੇ ਸਖੀ ਦਾਤਾ ਬਣ ਕੇ ਉੱਥੇ ਖੁੱਲ੍ਹੀ ਧਨ ਦੀ ਵਰਤੋਂ ਕਰਕੇ ਬਹੁਤਾ ਜਸ ਵੀ ਵਧਾਉਣਾ ਕਰੋ ਆਪਣਾ। ਸਵਈਆ ਆਨ ਜਰਾਮ ਨਤਾਮ ਵਿਖੈ। ਸਵੇਰੇ ਜਿਹੜਾ ਜੈ ਰਾਮ ਉਸਨੇ ਆਪਣੇ ਘਰ ਦੇ ਵਿੱਚ ਆ ਕੇ ਤਤਕਾਲ ਕਰੀ ਚੜ੍ਹਨੇ ਕੀ ਤਿਆਰੀ। ਨੇੜੇ ਆਇਆ ਜਾਣ ਕੇ ਇੱਥੋਂ ਚੜ੍ਹਨ ਦੀ ਬੜੀ ਛੇਤੀ ਤਿਆਰੀ ਕਰ ਲਈ ਹੈ। ਆਪਣੇ ਆਪਣੇ ਵਾਹਨ ਸਾਜ ਜਿਹੜੇ ਬਰਾਤੀ ਹੈ ਉਹਨਾਂ ਨੇ ਆਪੋ ਆਪਣੇ ਜਿਹੜੀਆਂ ਸਵਾਰੀਆਂ ਉਹਨਾਂ ਨੂੰ ਸਜਾ ਬਜਾ ਲਿਆ ਹੈ। ਰੂਢ ਭਏ ਧਨ ਧਨ ਪੋਸ਼ਿਸ਼ ਧਾਰੀ। ਆਪੋ ਆਪਣੀਆਂ ਸਵਾਰੀਆਂ ਤੇ ਚੜ ਗਏ ਸੀ ਤੇ ਚੰਗੀਆਂ ਪੁਸ਼ਾਕਾਂ ਪਾਈਆਂ ਹੋਈਆਂ ਹਨ। ਲੌਕਿਕ ਵੈਦਿਕ ਰੀਤ ਕਰੀ ਸਭ ਚੱਲਣ ਤੋਂ ਬਾਅਦ ਜਿਵੇਂ ਬਜ਼ੁਰਗਾਂ ਨੇ ਬਜ਼ੁਰਗ ਲੋਕਾਂ ਨੇ ਕੋਈ ਮਰਜ਼ਾਦਾ ਕਾਇਮ ਕੀਤੀ ਉਹ ਵੀ ਧਾਰਮਿਕ ਪੁਸਤਕਾਂ ਵਿੱਚ ਗਿਆਨਮਈ ਪੁਸਤਕਾਂ ਵਿੱਚ ਜਿਹੜੀ ਕੋਈ ਮਰਜ਼ਾਦਾ ਰੀਤੀ ਦੱਸੀ ਹੈ ਉਹ ਸਾਰੀ ਰੜ ਮਿਲ ਕੇ ਚੱਲਣ ਤੋਂ ਪਹਿਲਾਂ ਕੀਤੀ ਹੈ। ਬ੍ਰਿੰਦ ਮਿਲੀ ਤਹ ਨਾਗਰ ਨਾਰੀ। ਬਰਾਤ ਚੜ੍ਹਨ ਸਮੇਂ ਬੇਨਤੀ ਜਿਹੜੀਆਂ ਨਗਰ ਦੀਆਂ ਮਾਈਆਂ ਬੀਬੀਆਂ ਉੱਥੇ ਮਿਲ ਗਈਆਂ ਸਿਆਣੀਆਂ ਇਕੱਠੀਆਂ ਹੋ ਗਈਆਂ ਹਨ। ਮਾਨੋ ਕੋਕਲ ਕਾ ਕੁਹਕਾਵਤ। ਸਵੇਰੇ ਉਹ ਗੀਤ ਗਾ ਰਹੀਆਂ ਖੁਸ਼ੀ ਦੇ ਮੰਗਲਾ ਚਾਰ ਦੇ ਮਾਨੋ ਕੋਇਲਾਂ ਹੀ ਕਹਿੰਦੇ ਕੂਕ ਰਹੀਆਂ ਹਨ। ਗਾਵਤ ਗੀਤਨ ਆਨੰਦ ਭਾਰੀ। ਭਾਰੀ ਆਨੰਦ ਦੇਣ ਵਾਲੇ ਗੀਤ ਗੀਤ ਉਹਨਾਂ ਨੂੰ ਗਾ ਰਹੀਆਂ ਖੁਸ਼ੀ ਚਾਹ ਵਿੱਚ ਸਾਰਸ ਲੋਚਨ ਬੰਧ ਵਿਮੋਚਨ ਇੱਧਰ ਗੁਰੂ ਨਾਨਕ ਸਾਹਿਬ ਜੀ ਕਮਲ ਵਰਗੇ ਨੇਤਰਾਂ ਵਾਲੇ ਸੰਸਾਰ ਦੇ ਮੋਹ ਮੂਰਤਾਂ ਦੇ ਬੰਧਨਾਂ ਕੱਟਣ ਵਾਲੇ ਰੂਪ ਬਿਲੋਕਤ ਹੈ ਮਨ ਹਾਰੀ ਲਾੜੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਦੇ ਸਰੂਪ ਨੂੰ ਦੇਖ ਦੇਖ ਕੇ ਸਾਰੀਆਂ ਮਾਈਆਂ ਬੀਬੀਆਂ ਦੇ ਜਿਹੜਾ ਮਨ ਚੁਰਾਇਆ ਜਾਇਆ ਮੋਹਿਆ ਜਾ ਰਿਹਾ ਲੱਟੂ ਹੋ ਰਿਹਾ ਹੈ। ਸਿਖਰੇ ਸੋਹੈ ਲਿਲਾਰ ਉਧਾਰ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੱਥੇ ਉੱਪਰ ਜੋ ਉਧਾਰ ਸਖੀ ਦਾਤੇ ਹੈ ਉਹ ਸਿਰੇ ਜੇ ਬੰਨੇ ਵੀ ਸੋ ਰਹੇ ਸਜ ਰਹੇ ਹਨ। ਸੀਸ ਪਹਿ ਮਸੁਨੀ ਕੇ ਹਟਾਰੀ ਇਸੇ ਤਰ੍ਹਾਂ ਸੀਸ ਦੇ ਉੱਪਰ ਜਿਹੜਾ ਕਹਿੰਦੇ ਹੇਮ ਕੇ ਸੋਨੇ ਦੀ ਬਣੀ ਹੋਈ ਜਗ੍ਹਾ ਤੇ ਕਲਜੀ ਹੈ ਚੰਗੇ ਨਾਲ ਢਾਲ ਕੇ ਬਣਾਈ ਉਹ ਸਜ ਰਹੀ ਹੈ ਕਲਗੀ ਤੇ ਜਗ੍ਹਾ। ਸੋਭਾ ਕੁਮਾਰ ਫਿਰੈ ਸਿਰ ਚੌਰ ਇਸੇ ਤਰ੍ਹਾਂ ਸੋਭਾ ਦੇਣ ਵਾਲਾ ਜਿਹੜਾ ਚੌਰ ਹੈ ਉਹ ਸਿਰ ਦੇ ਉੱਪਰ ਕਹਿੰਦੇ ਸ਼੍ਰੋਮਣੀ ਫਿਰ ਰਿਹਾ ਹੈ। ਤਿਖੈ ਨਾਰ ਦੌਰ ਸੁਪੀਰ ਪਿਪਾਰੀ ਹਾਂ ਇਸ ਤਰ੍ਹਾਂ ਮਾਈ ਭਾਈ ਆ ਕੇ ਕਹਿੰਦੇ ਵੇਖ ਰਹੇ ਹੈ ਦੌੜ ਦੌੜ ਕੇ ਉੱਥੇ ਬੜੀ ਤਕੜੀ ਭੀੜ ਹੋ ਰਹੀ ਹੈ। ਹੋਏ ਅਰੂੜ ਚੱਲੇ ਚੱਲੇ ਸੇਵਕਾ ਪਰ ਅਖੀਰੀ ਫਿਰ ਇਸ ਤਰ੍ਹਾਂ ਕਹਿੰਦੇ ਮਨਾ ਪੂਜ ਕੇ ਅਰਦਾਸਾਂ ਕਰਕੇ ਸਵਾਰ ਹੋ ਕੇ ਚੱਲ ਪਏ ਪਾਲਕੀਆਂ ਉੱਪਰ। ਜਾਮੈ ਜਟੈ ਝਮਕੇ ਨਗ ਚਾਰੀ ਜਿਨ੍ਹਾਂ ਪਾਲਕੀਆਂ ਦੇ ਵਿੱਚ ਕਹਿੰਦੇ ਉਹ ਜਾਮੈ ਜਟੇ ਝਮਕੇ ਨਗ ਆਦਿਕ ਜੜਤ ਕੀਤੇ ਹੋਏ ਹੈ ਤੇ ਬੜੇ ਸੁੰਦਰ ਝਮਕੇ ਕੀਏ ਦਮਕ ਰਹੇ ਚਮਕ ਰਹੇ ਹਨ। ਕਬਿਤ ਸੁੰਦਰ ਮਤੰਗ ਸਜਿਓ ਆਰਨ ਅੰਬਾਰੀ ਸੰਗ ਸੋਹਣਾ ਜਿਹੜਾ ਹਾਥੀ ਹੈ ਕਹਿੰਦੇ ਲਾਲ ਰੰਗ ਦੀ ਅਵਾਰੀ ਦੇ ਨਾਲ ਫੁੱਲੀ ਅੰਬਾਰੀ ਦੇ ਨਾਲ ਸਜਿਆ ਬਜਿਆ ਹੋਇਆ ਤਾਂ ਪਚਾੜ ਕਾਲੂ ਅੰਗ ਆਨੰਦ ਨਮਾਵਈ ਸਾਥੀ ਉੱਪਰ ਜਿਹੜਾ ਕਾਲੂ ਜੀ ਚੜ ਗਿਆ ਹੈ ਪੁੱਤਰ ਦਾ ਵਿਆਹ ਹੋਣ ਕਰਕੇ ਅੱਜ ਆਨੰਦ ਦੇ ਵਿੱਚ ਆਪਣੇ ਅੰਗਾਂ ਵਿੱਚ ਆਨੰਦ ਨਾਲ ਸਮਾਉਂਦਾ ਨਹੀਂ ਹੈ ਭਾਵ ਜਿਹੜਾ ਆਨੰਦ ਹੈ ਨਾ ਉਸ ਵੇਲੇ ਕਾਲੂ ਨੂੰ ਅੰਗਾਂ ਵਿੱਚ ਨਹੀਂ ਸਮਾ ਰਿਹਾ ਹੈ। ਲਾਲੂ ਗਜਾ ਰੂਢ ਭਇਓ ਰਾਮ ਚੰਦ ਕਾਨਾ ਪੁੰਨ ਇਸੇ ਤਰ੍ਹਾਂ ਜਿਹਨਾਂ ਦੇ ਛੋਟੇ ਭਰਾ ਲਾਲੂ ਜੀ ਹਨ ਉਹ ਵੀ ਹਾਥੀ ਉੱਪਰੀ ਨਾਲ ਚੜ ਗਏ ਹਨ ਜੋ ਗੁਰੂ ਨਾਨਕ ਸਾਹਿਬ ਜੀ ਦਾ ਭਾਈ ਰਾਮਾ ਜੀ ਉਹ ਨਾਨਾ ਜੀ ਹੈ ਰਾਮਾ ਇੱਥੇ ਰਾਮਾ ਇੱਥੇ ਰਾਮ ਚੰਦ ਆ ਗਿਆ ਹੈ ਸੋ ਇਹ ਨਾਨੇ ਦਾ ਨਾਂ ਰਾਮ ਚੰਦ ਹੈ ਅਤੇ ਕਾਨ੍ਹਾ ਦਾ ਅਰਥ ਹੈ ਇੱਥੇ ਕ੍ਰਿਸ਼ਨਾ ਚੰਦ ਹੈ ਕਾਨ ਦਾ ਅਰਥ ਕ੍ਰਿਸ਼ਨ ਵੀ ਹੈ ਨਾ ਇਸ ਕਰਕੇ ਜੋ ਮਾਮਾ ਸੀ ਉਹ ਕਾਨ੍ਹਾ ਕੀ ਕ੍ਰਿਸ਼ਨ ਚੰਦ ਸੀ ਸੋ ਇਸ ਤਰ੍ਹਾਂ ਨਾਨਾ ਅਤੇ ਮਾਮਾ ਇਹ ਰਾਮਚੰਦ ਤੇ ਕ੍ਰਿਸ਼ਨਾ ਜੀ ਨਾਲ ਚੜ ਪਏ ਹਨ। ਚੜੋ ਜਗ ਜੀਤ ਮਲ ਲਾਲ ਨੰਦ ਭਾਵਈ ਇਹਨਾਂ ਦੇ ਨਾਲ ਹੀ ਬਰਾਤੀ ਕਹਿੰਦੇ ਜਗਜੀਤ ਮਲ ਚੜ ਪਿਆ ਹੈ ਤੇ ਨੰਦ ਲਾਲ ਹੈ ਕਹਿੰਦੇ ਜਿਹੜਾ ਭਾਵ ਰਿਹਾ ਭਾਵਨਾ ਵਾਲਾ ਹੈ ਜਿਹਨਾਂ ਨੂੰ ਚਾ ਚੜਿਆ ਹੋਇਆ ਇਹ ਵੀ ਚੱਲ ਰਹੇ ਚੜ ਪਏ ਬਰਾਤ ਰੂਰ ਵਿੱਚ। ਜੱਟ ਮਲ ਇੰਦਰ ਸੈਨ ਨੰਦ ਲਾਲ ਐਨ ਸਮ ਇਸੇ ਤਰ੍ਹਾਂ ਜੱਟ ਮਲ ਬਰਾਤੀ ਹੈ ਇੰਦਰ ਸਿੰਘ ਇੱਕ ਬਰਾਤੀ ਹੈ ਤੇ ਨੰਦ ਲਾਲ ਹੈ ਬਰਾਤ ਵਿੱਚ। ਸੋਭਾ ਐਨ ਰੱਥ ਪਰ ਚੜੇ ਸ਼ਬ ਪਾਵਈ ਸੋਭਾ ਦੇ ਘਰ ਹੈ ਮੈਣ ਵਰਗੀ ਕਾਮਦੇਵ ਵਰਗੀ ਸੋਭਾ ਹੈ ਇਹਨਾਂ ਦੀ ਬਰਾਤੀਆਂ ਦੀ ਇਹ ਰਥਾਂ ਉੱਪਰ ਚੜੇ ਹੋਏ ਜਿਹੜੇ ਬਰਾਤੀ ਹੈ ਉਹ ਛਵੀ ਪਾ ਰਹੇ ਹਨ। ਚੰਦਰਭਾਨ ਕੌਲ ਨੈਣ ਸ਼ਿਵ ਲਾਲ ਕਾਮ ਸੈਨ ਇਸੇ ਤਰ੍ਹਾਂ ਚੰਦਰ ਭਾਨ ਜਿਹੜਾ ਬਰਾਤੀ ਹੈ ਜਾਂ ਜੀ ਹੈ ਕੌਲ ਨੈਣ ਕਵਲ ਨੈਣ ਸ਼ਿਵ ਲਾਲ ਹੈ ਅਤੇ ਕਾਮ ਸੈਨ ਹੈ ਇਹ ਬਰਾਤੀਆਂ ਦੇ ਨਾਮ ਹਨ। ਮਾਨ ਚੰਦ ਮਾਨ ਸੰਗ ਚੜਿਓ ਹਰ ਖਾਵਈ ਇਸੇ ਤਰ੍ਹਾਂ ਮਾਨ ਚੰਦ ਨਾਮ ਦਾ ਜਿਹੜਾ ਬਰਾਤੀ ਹੈ ਬੜੇ ਮਾਨ ਸਤਿਕਾਰ ਨਾਲ ਚੜਿਆ ਖੁਸ਼ ਹੋ ਕੇ ਇਹ 14 ਕੁ ਬਰਾਤੀ ਜਿਹੜੇ ਹੈ ਇਹ ਰਾਏ ਭੋਜ ਦੀ ਤਲਵੰਡੀ ਤੋਂ ਕਾਲੂ ਜੀ ਦੇ ਨਾਲ ਆਏ ਸੀ ਸਾਰੇ ਹੁਣ ਅੱਗੇ ਜਿਹੜੇ ਸੁਲਤਾਨਪੁਰ ਤੋਂ ਜੈ ਰਾਮ ਦੇ ਪਿਤਾ ਪਰਮਾਨੰਦ ਅਤੇ ਜੈ ਰਾਮ ਨਰ ਚੜ੍ਹੇ ਹੈ ਉਹ ਹੁਣ ਦੱਸ ਰਹੇ ਅੱਗੇ ਇਹ 14 ਕਿਧਰੋਂ ਆਏ ਹੈ ਅਤੇ ਸੁਲਤਾਨਪੁਰ ਵੱਲੋਂ ਕਿਹੜੇ ਚੜ੍ਹੇ ਉਹਨਾਂ ਦੇ ਨਾਂ ਦੱਸ ਰਿਹਾ ਕਵੀ ਛਪੈ ਪਰਮਾਨੰਦ ਜੈ ਰਾਮ ਬਹੁਰ ਜੈ ਰਾਮ ਦਾ ਪਿਤਾ ਪਰਮਾਨੰਦ ਅਤੇ ਆਪ ਜੈ ਰਾਮ ਫਿਰ ਕਹਿੰਦੇ ਇਹ ਵੀ ਚੜ ਕੇ ਚੱਲਿਆ ਨਾਲ ਭਾਈ ਫਿਰੰਦਾ ਜੀ ਤੀਸਰਾ ਤਖਤ ਰਾਏ ਜਗ ਰਾਏ ਬਣਿਓ ਸ਼ੁਭ ਅਰਜਨ ਚੰਦਾ ਇਸੇ ਤਰ੍ਹਾਂ ਤਖਤ ਰਾਮ ਜੀ ਜਗ ਰਾਏ ਜੀ ਬੜਾ ਬਣਿਆ ਠਣਿਆ ਚੰਗਾ ਅਰਜਨ ਚੰਦ ਜੀ ਔਰ ਦੀਵਾਨੀ ਮੱਲ ਮੋਹਨ ਮੱਲ ਭਲੋ ਸੁਹਾਈ ਹੋਰ ਕਹਿੰਦੇ ਦੀਵਾਨੀ ਮੱਲ ਹੈ ਇੱਕ ਮੋਹਨ ਮੱਲ ਹੈ ਇਹ ਵੀ ਚੰਗਾ ਕਹਿੰਦੇ ਸੋਭ ਰਿਹਾ ਸਜਿਆ ਵਜਿਆ ਜਾਂ ਜੀ ਲਖਪਤ ਰਾਏ ਕੁਲੀਨ ਚੜਿਓ ਅਸ ਜਾਦੋ ਰਾਈ ਚੰਗੀ ਕੁਲ ਵਾਲਾ ਲਖਪਤ ਰਾਹ ਨਾਲ ਚੜਿਆ ਹੈ ਤੇ ਇਸੇ ਤਰ੍ਹਾਂ ਜਿਹੜਾ ਜਾਦੂ ਰਾਈ ਹੈ ਉਹ ਮੁਨਸ਼ੀ ਸੀ ਇਹ ਵੀ ਕਹਿੰਦੇ ਘੋੜੇ ਉੱਪਰ ਚੜਿਆ ਐਂ ਸਜ ਰਿਹਾ ਹੈ ਇਸ ਤਰ੍ਹਾਂ ਇਹ 10 ਕੁ ਜਿਹੜੇ ਜਾਂਜੀ ਹੈ ਪਰਮਾਨੰਦ ਅਤੇ ਜੈਰਾਮ ਦੇ ਸਹਿਤ ਸੁਲਤਾਨਪੁਰ ਤੋਂ ਚੜ੍ਹੇ ਕੁੱਲ ਗਜਾਨੀ 24 ਕਿਸਾਨ ਬੇਦੀ ਪੁੰਨ ਛਤਰੀ ਅਪਰ ਕਤੇਕ ਗਿਣੀਏ ਤੇਹ ਨਾਮ ਬਾਕੀ ਕਹਿੰਦਾ ਵੀ ਬੇਦੀਆਂ ਵਿੱਚੋਂ ਹੋਰ ਵੀ ਸਨ ਕੁਝ ਜਾਂਜੀ ਛਤਰੀਆਂ ਵਿੱਚੋਂ ਵੀ ਹੋਰ ਸਨ ਮੈਂ ਤੇ ਕਿੰਨਿਆਂ ਕੁ ਦੇ ਨਾਮ ਗਿਣ ਕੇ ਦੱਸਾਂ ਸ਼ੁਭ ਬਾਨੇ ਨੀਕ ਵਿਨਾਇਕ ਜਾਣੀ ਜਿੰਨੇ ਕੋਈ ਚੜ੍ਹੇ ਆ ਸਾਰਿਆਂ ਨੇ ਆਪਣੇ ਜਿਹੜੇ ਪਛਾਕੇ ਹੈ ਚੰਗੀ ਤਰ੍ਹਾਂ ਬਣਾਏ ਹੋਏ ਹੈ ਚੰਗੀ ਵਧੀਆ ਪਛਾਕੇ ਜੇ ਪਾ ਕੇ ਸਜੇ ਬਜੇ ਚੱਲੇ ਚੰਚਲਹਿ ਜਾਨ ਜਿਨ ਹਾਂ ਇਸ ਤਰ੍ਹਾਂ ਕਹਿੰਦੇ ਚੱਲੇ ਹਨ ਜਿਨ੍ਹਾਂ ਦੇ ਜਾਣ ਕੇ ਜਿਹੜੀਆਂ ਅਸਵਾਰੀਆਂ ਘੋੜੇ ਵਗੈਰਾ ਹਾਥੀ ਹੈ ਉਹ ਜਾਣ ਲਓ ਬੜੇ ਚੰਚਲ ਤੇ ਚੱਲਣ ਵਾਲੇ ਹਨ ਸਵਈਆ ਦਿਸ਼ ਏਕ ਤੁਰੰਗਨ ਚੰਚਲ ਸੁੰਦਰ ਇੱਕ ਤਰਫ ਤਾਂ ਜਿਹੜੇ ਚੰਚਲ ਘੋੜੇ ਉਹਨਾਂ ਦੀ ਲੈਨ ਚੱਲ ਰਹੀ ਹੈ ਜਾਤ ਕੁਦਾਵਤ ਭੂਖਨ ਧਾਰੀ ਜਿਨ੍ਹਾਂ ਦੇ ਗਹਿਣੇ ਪਾਏ ਹੋਏ ਹੈ ਤੇ ਘੋੜਿਆਂ ਉੱਪਰ ਚੜ੍ਹੇ ਉਬਰਾਤੀ ਘੋੜਿਆਂ ਨੂੰ ਕਰਾਉਂਦੇ ਟਪਾਉਂਦੇ ਜਾ ਰਹੇ ਇੱਕ ਤਰਫ ਦਿਸ਼ ਏਕ ਮਤੰਗ ਅਬਾਰਨ ਸੰਗ ਇੱਕ ਤਰਫ ਕਹਿੰਦੇ ਜਿਹੜੇ ਹਾਥੀ ਅੰਬਾਰੀਆਂ ਦੇ ਨਾਲ ਸਜੇ ਹੋਏ ਉਹਨਾਂ ਤੇ ਜਿਹੜੇ ਚੜ੍ਹੇ ਹੋਏ ਆ ਜੈ ਰਾਮ ਪਰਮਾਨੰਦ ਤੇ ਕਾਲੂ ਤੇ ਲਾਲੂ ਆਦਿਕ ਕਰਾ ਜਿਨ ਗੰਡਹਿ ਭ੍ਰਿੰਗ ਗੁੰਜਾਰੀ ਜਿਨ੍ਹਾਂ ਹਾਥੀਆਂ ਦੇ ਕਹਿੰਦੇ ਗੰਡ ਸਥਾਨ ਤੇ ਜਾਣੀ ਉਹ ਜਿਹੜੇ ਫੁੱਟਪੜੀ ਦੇ ਨਾਲ ਦਾ ਥਾਂ ਗੱਲ ਜੀ ਹੈ ਇਸ ਨੂੰ ਗੰਢ ਸਥਲ ਕਹਿੰਦੇ ਇਹਨਾਂ ਗੰਢਾਂ ਗੱਲਾਂ ਦੇ ਉੱਪਰ ਭੋਰੇ ਗੁੰਜਾਰ ਕਰ ਰਹੇ ਹਨ ਦਿਸ਼ ਏਕ ਚੱਲੇ ਸਿਵਕਾ ਰਥ ਪੰਗਤ ਇੱਕ ਤਰਫ ਕਹਿੰਦੇ ਜਿਹੜੇ ਪਾਲਕੀਆਂ ਉੱਪਰ ਚੜ੍ਹੇ ਹੋਏ ਜਾਂ ਜੀ ਉਹ ਚਲੇ ਜਾ ਰਹੇ ਹਨ ਬੀਚ ਬਿਰਾਜਹਿ ਵਾਹਜ ਚਾਰੀ ਇਸੇ ਤਰ੍ਹਾਂ ਇੱਕ ਤਰਫ ਰਸਾਨੀਆਂ ਲੈਣਾ ਚੱਲਣੀਆਂ ਕਤਾਰਾਂ ਚੱਲਣੀਆਂ ਚਾਰ ਲੈਣਾ ਲੱਗੀਆਂ ਹੋਈਆਂ ਇੱਕ ਹਾਥੀਆਂ ਦੀ ਇੱਕ ਇਸੇ ਤਰ੍ਹਾਂ ਘੋੜਿਆਂ ਵਾਲਿਆਂ ਦੀ ਇੱਕ ਪਾਲਕੀਆਂ ਦੀ ਇੱਕ ਰਥ ਵਾਲਿਆਂ ਦੀ ਇਹ ਸਾਰੇ ਕਹਿੰਦੇ ਚੱਲ ਰਹੇ ਬੀਚ ਬਰਾਜਾਂ ਬਾਹਰ ਚਾਰੀ ਉਹਨਾਂ ਸਵਾਰੀਆਂ ਵਿੱਚ ਘੋੜਿਆਂ ਸੁਖ ਪਾਲਕੀਆਂ ਹਾਥੀਆਂ ਦੇ ਚੰਗੇ ਸੋਹਣੇ ਜਿਹੜੇ ਸਜੇ ਵਜੇ ਬਾਹਰ ਕੀ ਹੈ ਖੱਤਰੀ ਉਹ ਬਰਾਜਦੇ ਆ ਸਜਦੇ ਹਨ ਦਿਸ਼ ਏਕ ਤੁਖਾਰ ਚੱਲੇ ਸਕਟੇ ਹਾਂ ਇੱਕ ਤਰਫ ਕਹਿੰਦੇ ਜਿਹੜੇ ਕੋਈ ਗੱਡੇ ਹਨ ਤੇ ਉੱਠ ਹੈ ਜਿਨ੍ਹਾਂ ਤੇ ਸਾਜੋ ਸਮਾਨ ਜਾ ਲਦਿਆ ਹੋਇਆ ਉਹ ਚੱਲ ਰਹੇ ਹਨ ਗਮਨੇ ਮਗ ਹੋਤ ਕੁਲਾਹਲ ਭਾਰੀ ਜਦੋਂ ਰਸਤੇ ਵਿੱਚ ਚੱਲੇ ਹਨ ਤੇ ਬੜਾ ਤਗੜਾ ਕਹਿੰਦੇ ਉਹ ਕੁਲਾਹਲ ਰੌਲਾ ਆਵਾਜ਼ਾ ਹੋ ਰਿਹਾ ਹੈ ਬਾਜਤ ਢੋਲ ਦਮਾਮੇ ਵੱਡੇ ਕਿਉਂਕਿ ਵੱਡੇ ਵੱਡੇ ਜਿਹੜੇ ਢੋਲ ਹੈ ਤੇ ਨਗਾਰੇ ਉਹ ਵੱਜ ਰਹੇ ਹੈ ਖੜਕਰੇ ਅੱਗੇ ਅੱਗੇ ਤੁਰਰੀ ਡਫਸੋ ਮੁਰਲੀ ਕੰਨ ਕਰਨਾਈ ਉਸੇ ਤਰ੍ਹਾਂ ਧੂਤੀਆਂ ਡੱਫਾਂ ਮੁਰਲੀਆਂ ਤੇ ਕਰਨਾਈਆਂ ਬਜ ਰਹੀਆਂ ਹਨ ਝਾਂਜਰ ਭੂਰ ਨਫੀਰ ਵਜੇ ਝਾਂਜਰ ਛੈਣੇ ਤੇ ਹੋਰ ਨਫੀਰੀਆਂ ਕਹਿੰਦੇ ਬਜਰੀਆਂ ਖੜਕਰੀਆਂ ਹਨ, ਮੁਖ ਬਾਤ ਕਹੀ ਨਹ ਦੇਤ ਸੁਣਾਈ, ਕਿਸੇ ਦੀ ਮੁਖੋਂ ਗੱਲਬਾਤ ਕਹੀ ਹੋਈ ਕਹਿੰਦੇ ਚੰਗੀ ਤਰ੍ਹਾਂ ਸੁਣਾਈ ਨਹੀਂ ਦੇ ਰਹੀ, ਪਤਾ ਨਹੀਂ ਚੱਲ ਰਿਹਾ ਰੌਲੇ ਵਿੱਚ ਵੀ ਇਹ ਕੀ ਕਹਿ ਰਿਹਾ ਹੈ। ਰੰਗ ਅਨੇਕਨ ਕੇਰ ਪਤਾਕਨ, ਹੋਰ ਜਿਹੜੀਆਂ ਪਤਾਕਨ ਕੀਆਂ ਝੰਡੀਆਂ ਹਨ ਅਨੇਕਾਂ ਰੰਗਾਂ ਦੀਆਂ ਹਨ। ਚਾਹੇ ਲਈਏ ਸਭ ਆਗੇ ਹਟਾਈ, ਸਾਰੇ ਕਹਿੰਦੇ ਅੱਗੇ ਅੱਗੇ ਉਹ ਅਨੇਕਾਂ ਰੰਗੀਆਂ ਦੀਆਂ ਝੰਡੀਆਂ ਜੀਆਂ ਲੈ ਕੇ ਦੌੜਦੇ ਜਾ ਰਹੇ ਹੈ। ਸਭ ਤੋਂ ਮੂਹਰੇ ਉਹ ਝੰਡੀਆਂ ਜੀਆਂ ਵਾਲੇ ਹਨ ਤੇ ਪਿੱਛੇ ਪਿੱਛੇ ਬੈਂਡ ਬਾਜਿਆਂ ਵਾਲੇ ਹਨ ਉਹਨਾਂ। ਮੰਗਲ ਭਾਨ ਭਏ ਸ਼ੁਭ ਸੌਣ, ਹਾਂ ਇਸ ਤਰ੍ਹਾਂ ਜਦੋਂ ਕਹਿੰਦੇ ਬਰਾਤੀ ਚੱਲੇ ਫਿਰ ਸੁਲਤਾਨਪੁਰ ਤੋਂ ਕਵੀ ਹੁਣੇ ਜੋਤਸ਼ੀ ਵੀ ਪੜਿਆ ਹੋਇਆ ਸੀ, ਇਸ ਕਰਕੇ ਕਹਿੰਦੇ ਉਹ ਸ਼ਗਨ ਸ਼ਾਸਤਰ ਦੀ ਹੁਣ ਗੱਲ ਦੱਸਦਾ ਵੀ ਜਦੋਂ ਬਰਾਤੀਆਂ ਚੜੇ ਨੇ ਬੜੇ ਚੰਗੇ ਫਿਰ ਸ਼ਗਨ ਹੋਏ ਆ, ਉਹ ਦੱਸ ਰਿਹਾ ਹੈ। ਸਮੇਂ ਸਭ ਗੌਨਕ ਦੀਨੇ ਦਿਖਾਈ, ਜਦੋਂ ਬਰਾਤ ਮਹਾਰਾਜ ਚੱਲੀ ਹੈ ਉਸ ਕਰਕੇ ਸਾਰੇ ਸ਼ਗਨਾਂ ਨੇ ਆ ਦਿਖਾਲੀ ਦਿੱਤੀ ਹੈ। ਦੋ ਘੱਟ ਨਾਰ ਸੁਹਾਗਣ ਲੇ, ਹਾਂ ਕਹਿੰਦੇ ਦੋ ਜਿਹੜੇ ਘੜੇ ਹੈ ਸਿਰ ਤੇ ਚੁੱਕੇ ਹੈ ਸੁਹਾਗਵੰਤੀ ਕੋਈ ਮਾਈਆਂ ਬੀਬੀਆਂ ਉਹਨਾਂ ਨੇ ਭਰੇ ਲਏ ਘੜੇ ਸਿਰ ਤੇ ਚੁੱਕੇ ਹੈ, ਮੂਹਰੋਂ ਕੋਈ ਘੜਾ ਭਰਿਆ ਹੋਇਆ ਸਿਰ ਤੇ ਦੋ ਘੜੇ ਮਾਈ ਦੇ ਰੱਖੇ ਹੋਣ ਤੇ ਮੂਹਰੋਂ ਮੂਹਰੋਂ ਚੰਗਾ ਸ਼ਗਨ ਮੰਨਿਆ ਜਾਂਦਾ ਹੈ। ਕਹਿੰਦੇ ਉਹ ਦੋ ਘੜੇ ਭਰੇ ਹੋਇਆ ਸਿਰ ਤੇ ਰੱਖੇ ਉਹ ਮੂਹਰੋਂ ਮਿਲੀਆਂ ਹਨ, ਉਹ ਚੰਗਾ ਸ਼ਗਨ ਹੋਇਆ ਹੈ। ਤਹਿਆਰ ਮਿਲੀ ਜਗ ਜਹਿ ਸ੍ਰੀ ਜਗ ਸਾਈ, ਹਾਂ ਜਗ ਦੇ ਮਾਲਕ ਜਿੱਧਰ ਨੂੰ ਲਾੜਾ ਰੂਪ ਬਣ ਕੇ ਚਲੇ ਜਾ ਰਹੇ ਬਰਾਤ ਵਿੱਚ, ਮੂਹਰੋਂ ਆ ਕੇ ਇਸ ਤਰ੍ਹਾਂ ਕਹਿੰਦੀ ਉਹ ਬੀਬੀਆਂ ਇਹਨਾਂ ਦੇ ਸਿਰ ਤੇ ਪਾਣੀ ਨਾਲ ਦੋ ਦੋ ਘੜੇ ਭਰ ਕੇ ਰੱਖੀ ਵਾ ਮਿਲੀਆਂ ਹਨ। ਖੇਲ ਸੁਹਾਵਨ ਬਾਇਸ ਦਾਹਨ, ਇਸ ਤਰ੍ਹਾਂ ਬੱਚੇ ਕਹਿੰਦੇ ਖੇਲਾਂ ਕਰਦੇ ਆ ਇਹ ਚੰਗਾ ਸ਼ਗਨ ਹੋਇਆ ਹੈ। ਜਿਹੜਾ ਕਾਂ ਹੈ ਉਹ ਕਹਿੰਦੇ ਸੱਜੇ ਤਰਫ ਤੋਂ ਬੋਲੇ ਹਨ, ਧਾਏ ਮਿਲੇ ਮ੍ਰਿਗ ਮਲ ਹੈ ਆਈ, ਹਰਨਾਂ ਦੀ ਜਿਹੜੀ ਦੌੜ ਪੰਗਤੀ ਹੈ ਲੈਣ ਉਹ ਕਹਿੰਦੇ ਦੌੜਦੀ ਹੋਈ ਆ ਮਿਲੀ ਹੈ, ਉਹ ਸੱਜੇ ਤੋਂ ਖੱਬੇ ਤਰਫ ਨੂੰ ਗਈ ਹੈ ਮਿਰਗਾਂ ਦੀ ਡਾਰ। ਹੇਰਤ ਹੈ ਨਕੁਲਾ ਸਭ ਹੀ, ਇਸੇ ਤਰ੍ਹਾਂ ਜਿਹੜੇ ਨੌਲੇ ਨਿਓਲੇ ਜੇ ਆ ਉਹ ਆਪਣੇ ਆਪਣੇ ਖੁੱਡਾਂ ਚੋਂ ਨਿਕਲ ਨਿਕਲ ਕੇ ਬਰਾਤ ਨੂੰ ਦੇਖ ਰਹੇ ਹੈ, ਇਹ ਵੀ ਚੰਗਾ ਸ਼ਗਨ ਮੰਨਿਆ ਗਿਆ। ਸੁਰਬੀ ਹੋਏ ਸਾਮੂਹ ਖੀਰ ਪਿਆਈ, ਜਿਹੜੀਆਂ ਗਊਆਂ ਹਨ ਕਹਿੰਦੇ ਸਾਹਮਣੇ ਆਪੋ ਆਪਣੇ ਬੱਚਿਆਂ ਨੂੰ ਦੁੱਧ ਪਿਆਈ ਦਿਖਾਈ ਦੇ ਰਹੀਆਂ ਹਨ। ਇਸ ਤਰ੍ਹਾਂ ਇਹ ਸ਼ਗਨ ਹੋ ਰਿਹਾ, ਸ਼ਗਨਾ ਚੰਗਾ ਸੁੰਦਰ ਮੰਦ ਸ਼ਮੀਰ ਬਹੀ, ਉਸ ਵੇਲੇ ਜਿਹੜੀ ਹਵਾ ਹੈ ਕਹਿੰਦੇ ਬੜੀ ਸੋਹਣੀ ਸੁੰਦਰ ਜਿਹੜੀ ਹੈ ਚੱਲ ਰਹੀ ਹੈ ਹੌਲੀ ਹੌਲੀ। ਅਵ ਲੋਕ ਬਰਾਤ ਰਹੀ ਹਰ ਖਾਈ, ਜਿੰਨੀ ਬਰਾਤ ਇਹਨਾਂ ਸ਼ਗਨਾਂ ਨੂੰ ਵੇਖ ਵੇਖ ਕੇ ਖੁਸ਼ ਹੋ ਰਹੀ ਹੈ। ਸੋਰਠਾ ਚੱਲੇ ਪਰਮ ਸੁਖ ਪਾਏ, ਗੁਰੂ ਨਾਨਕ ਸਾਹਿਬ ਜੀ ਲਾੜਾ ਰੂਪ ਦੇ ਵਿੱਚ ਸਜ ਵਜ ਕੇ ਬੜੇ ਸੁਖ ਪਾਉਂਦੇ ਚੱਲੇ। ਬਾਜਹ ਘੰਟੇ ਗਜਨ ਕੇ, ਹਾਥੀਆਂ ਦੇ ਉਹ ਟੱਲ ਜੇ ਬੰਨੇ ਹੋਏ ਆ, ਜਦੋਂ ਹਾਥੀ ਚੱਲਦੇ ਉਹ ਖੜਕਦੇ ਹਨ। ਘੁੰਗਰੂ ਸ਼ਰਨ ਇਸੇ ਤਰ੍ਹਾਂ ਜਿਹੜੇ ਰਥਾਂ ਦੇ ਨਾਲ ਘੁੰਗਰੂ ਜੇ ਬੰਨੇ ਉਹਨਾਂ ਨੇ ਛਿਣਕਾਟ ਲਾਈ ਹੋਈ ਹੈ। ਰਾਜਹ ਰਥ ਸਾਜਹ ਤੁਰੰਗ, ਇਸ ਤਰ੍ਹਾਂ ਕੋਈ ਘੋੜਿਆਂ ਤੇ ਕੋਈ ਰਥਾਂ ਤੇ ਰਾਜ ਰਹੇ ਹੈ ਸਜ ਰਹੇ ਹੈ, ਕੋਈ ਘੋੜਿਆਂ ਤੇ ਰਾਜ ਦੇ ਵਿਰਾਜ ਦੇ ਸੋਭ ਦੇ ਹਨ ਚੜੇ ਹੋਏ। ਦੋਹਰਾ ਮੁਝਕੋ ਰੱਖਿਓ ਸੰਗ ਨਿਜ, ਭਾਈ ਬਾਲਾ ਜੀ ਕਹਿੰਦੇ ਆ ਵੀ ਗੁਰੂ ਨਾਨਕ ਸਾਹਿਬ ਜੀ ਨੇ ਮੈਨੂੰ ਕਹਿੰਦੇ ਨਾਲ ਰੱਖਿਆ, ਸਰਬਾਲਾ ਜਿਹਾ ਬਣਿਆ ਹੋਇਆ ਸੀ। ਖਰਚ ਪ੍ਰਿਥਕ ਕੱਛ ਦੇ, ਮੈਨੂੰ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਕੁਝ ਮਾਇਆ ਬੱਕਰੀ ਜੀ ਦੇ ਦੀ ਵੀ ਤੂੰ ਵੀ ਆਪਣਾ ਵਿਆਹ ਦਾ ਚਾਜਾ ਉਤੋਂ ਦੀ ਬਾਰ ਕੇ ਲਾ ਲਾ। ਸੁਣੀਏ ਸ੍ਰੀ ਅੰਗਦ ਗੁਰੂ, ਗੁਰੂ ਅੰਗਦ ਸਾਹਿਬ ਮਹਾਰਾਜ ਅਗਲਾ ਇਤਿਹਾਸ ਗੁਰੂ ਨਾਨਕ ਸਾਹਿਬ ਦੇ ਬਰਾਤ ਦਾ ਜਾਣ ਦਾ ਸੁਣ ਲਈਏ। ਕਥਾ ਸਾਰ ਰਸ ਲੈ, ਇਹ ਜਿਹੜੀ ਗੁਰੂ ਨਾਨਕ ਸਾਹਿਬ ਦੇ ਬਰਾਤ ਚੜ੍ਹਨ ਦੀ ਕਥਾ ਦਾ ਸ੍ਰੇਸ਼ਟ ਰਸ ਉਹ ਤੁਸੀਂ ਵੀ ਲੈ ਲਈਏ। ਸਵਈਆ ਹੋਤ ਕੁਲਾਹਲ ਬਾਦਿਤ ਬਾਜਤ, ਇਸ ਤਰ੍ਹਾਂ ਕਹਿੰਦੇ ਜਦੋਂ ਬਾਜੇ ਵੱਜਦੇ ਸੀ ਹੇ ਗੁਰੂ ਅੰਗਦ ਸਾਹਿਬ ਜੀ, ਬੜੇ ਕਹਿੰਦੇ ਉਤਸ਼ਾਹ ਹੁੰਦਾ ਤੇ ਰੌਲਾ ਪੈਂਦਾ ਸੀ। ਆਏ ਗਏ ਸਭ ਸਭ ਤੀਰ ਬਿਪਾਸਾ। ਮਹਾਰਾਜ ਅਸੀਂ ਚਲਦੇ ਚਲਾਉਂਦੇ ਹੋਏ ਜਿਹੜਾ ਵਿਆਸੀ ਨਦੀ ਦਾ ਕਿਨਾਰਾ ਉੱਥੇ ਆ ਗਏ ਸੀ। ਕੇਵਟ ਕੋ ਧਨ ਦੀਨ ਤਵੈ। ਉੱਥੇ ਵੇੜੇ ਫਿਰ ਜਿਹੜੇ ਮਲਾਹ ਸੀ ਉਹਨਾਂ ਨੂੰ ਕਹਿੰਦੇ ਬੜਾ ਧਨ ਦੇ ਦਿੱਤਾ ਗਿਆ। ਤਰਨੀ ਤਿੰਨ ਕੀਨ ਸੰਭੂਹ ਸੁਪਾਸਾ। ਮਲਾਹਾਂ ਨੇ ਜਿੰਨੀਆਂ ਆਪਣੀਆਂ ਬੇੜੀਆਂ ਸੀ ਸਾਰੀਆਂ ਕਹਿੰਦੇ ਕਿਨਾਰੇ ਦੇ ਨੇੜੇ ਲੈ ਆਂਦੀਆਂ। ਗੈਰਥ ਬਾਜ ਸਮਾਜ ਤੁਖਾਰ। ਬੇੜੀਆਂ ਉੱਪਰ ਹਾਥੀ ਰਾਥ ਹੋਰ ਘੋੜੇ ਹੋਰ ਜਿਹੜੇ ਉੱਠ ਵਗੈਰਾ ਹਨ। ਭਰੇ ਸਕਟੇ ਵਸਤਨ ਕੇ ਰਾਸਾ। ਜਿਹੜੇ ਕੋਈ ਗੱਡੇ ਬਹੁਤੀਆਂ ਵਸਤੂ ਚੀਜ਼ਾਂ ਦੇ ਭਰੇ ਸੀ ਉਹ ਬੇੜੀਆਂ ਤੇ ਚੜਾ ਦਿੱਤੇ ਹਨ ਮਲਾਹਾਂ ਨੇ। ਹੀਨ ਬਿਲੰਬ ਹੈ ਅੰਬ ਤੇ ਪਾਰ। ਇਸ ਤਰ੍ਹਾਂ ਕਹਿੰਦੇ ਦੇਰੀ ਤੋਂ ਬਿਨਾ ਉਹ ਪਾਣੀ ਤੋਂ ਪਾਰ ਕਰ ਦਿੱਤਾ। ਕਰੇ ਸਭ ਹੀ ਨਿਜ ਲਾਇਕ ਦਾਸਾ। ਜਿਹੜੇ ਕਹਿੰਦੇ ਉਹ ਮਲਾਹ ਹਨ ਆਪਣੇ ਨੌਕਰਾਂ ਚੌਕਰਾਂ ਨੂੰ ਨਾਲ ਲਾ ਕੇ ਹੋਰ ਬੇੜੀਆਂ ਲਾ ਕੇ ਬੜੀ ਛੇਤੀ ਸਭ ਨੂੰ ਪਾਰ ਕਰ ਦਿੱਤਾ ਪਾਰ ਲੰਘਾ ਦਿੱਤਾ। ਦੋਹਰਾ ਕੇਵਟ ਮਿਲ ਆਏ ਸਭ। ਵਾਰ ਜਿੰਨੇ ਮਲਾਹ ਸੀ ਉਹ ਮਿਲ ਜੁਲ ਕੇ ਇਕੱਠਿਆਂ ਹੋ ਕੇ ਸਾਰੇ ਆਏ ਹਨ। ਦੁਲੋਹ ਹੇਰਨ ਹੇਤ। ਗੁਰੂ ਨਾਨਕ ਸਾਹਿਬ ਮਹਾਰਾਜ ਦੁਲੋਰੂ ਲਾੜਾ ਰੂਪ ਦੇ ਵੀ ਸਜ ਆਏ ਉਹਨਾਂ ਨੂੰ ਵੇਖਣ ਵਾਸਤੇ। ਦਰਬ ਬਸਨ ਬਖਸ਼ੇ ਤਿਨ ਹੈ। ਮਹਾਰਾਜ ਨੇ ਖੁਸ਼ ਹੋ ਕੇ ਉਹਨਾਂ ਨੂੰ ਧਨ ਵੀ ਤੇ ਕੱਪੜੇ ਵੀ ਬਖਸ਼ਣਾ ਕੀਤੇ। ਸ੍ਰੀ ਬੇਦੀ ਕੁਲ ਕੇਤ। ਬੇਦੀਆਂ ਦੇ ਕੁਲ ਦੇ ਤੁਜਾਰੂ ਗੁਰੂ ਨਾਨਕ ਸਾਹਿਬ ਮਹਾਰਾਜ। ਸਵਈਆ ਹੋਏ ਉਲੰਘਣ ਯੋ ਸਰਤਾ। ਇਸ ਤਰ੍ਹਾਂ ਜਿਹੜੀ ਵਿਆਸਾ ਨਦੀ ਇਸ ਤੋਂ ਉਲੰਘ ਕਰਕੇ ਸਭ ਆਨ ਖਡੂਰ ਮਹਿਕੀਨ ਮੁਕਾਮਾ। ਸਾਰਿਆਂ ਨੇ ਖਡੂਰ ਸਾਹਿਬ ਦੇ ਵਿੱਚ ਆ ਕੇ ਪਹਿਲੇ ਦਿਨ ਮੁਕਾਮ ਕੀਤਾ ਟਿਕਾਣਾ ਕੀਤਾ। ਜਾਮਨ ਮੈਂ ਭਗਵਾਨ ਸੁਕਾਲੂ ਨੇ। ਮਹਾਰਾਜ ਜਦੋਂ ਰਾਤ ਹੋਏ ਆਈ ਹੈ ਕਹਿੰਦੇ ਕਾਲੂ ਜੀ ਨੇ ਜਿਹੜੀਆਂ ਮਠਿਆਈਆਂ ਪਕਵਾ ਕੇ ਨਾਲ ਲਈਆਂ ਹੋਈਆਂ ਸੀ। ਬਾਂਟ ਬਰਾਤ ਦਇਓ ਅਬਰਾਮ। ਕਹਿੰਦੇ ਜਿਹੜੇ ਸਾਰਾ ਕੁਛ ਮਠਿਆਈ ਹੈ ਜਿੰਨੀ ਸੋਹਣੀ ਬਰਾਤ ਉਹਦੇ ਵਿੱਚ ਲੰਗਰ ਬਾਰ ਵੰਡ ਦਿੱਤਾ ਹੈ। ਭੋਜਨ ਕੋ ਅਚਕੈ ਸਹਿ ਭਰਾਤਨ। ਇਸ ਤਰ੍ਹਾਂ ਕਾਲੂ ਆਪਣੇ ਭਰਾਵਾਂ ਦੇ ਸਹਿਤ ਭੋਜਨ ਪੌਡੇ ਪ੍ਰਿਅੰਕ ਪੈ ਸ੍ਰੀ ਸੁਖ ਧਾਮਾ। ਸੁਖਾਂ ਦੇ ਘਰ ਗੁਰੂ ਨਾਨਕ ਸਾਹਿਬ ਪਣਗ ਉੱਪਰ ਪੈ ਗਏ ਲੇਟ ਗਏ ਹਨ। ਭੋਰ ਭਈ ਗੁਣ ਭਾਟ ਰਹਿ ਬਹੁ। ਜਦੋਂ ਸਵੇਰ ਹੋ ਗਈ ਹੈ ਆਪ ਜੀ ਦੇ ਗੁਣਾਂ ਨੂੰ ਭੱਟ ਲੋਕ ਬੜਾ ਰਟੈ ਕੀ ਉਚਾਰ ਰਹੇ। ਬਾਜੇ ਬਜੇ ਜਗ ਪੂਰਨ ਕਾਮਾ। ਬਾਜੇ ਬਜੇ ਜਗ ਪੂਰਨ ਕਾਮਾ ਜੋ ਸੰਸਾਰ ਦੀ ਕਾਮਨਾ ਨੂੰ ਪੂਰੀਆਂ ਕਰਨ ਵਾਲੇ ਉਹਨਾਂ ਦੇ ਕਹਿੰਦੇ ਬਰਾਤ ਦੀ ਖੁਸ਼ੀ ਵਿੱਚ ਚੜ੍ਹਨ ਕਰਕੇ ਬਹੁਤ ਹੀ ਬਾਜੇ ਵੱਜੇ ਹੈ ਖੜਕੇ ਹਨ। ਛਪੈ ਨਿਜ ਨਿਜ ਸਜ ਸਜ ਜਾਨ। ਇਸ ਤਰ੍ਹਾਂ ਸਵੇਰੇ ਆਪੋ ਆਪਣੀਆਂ ਜਿਹੜੀਆਂ ਜਾਨਕੀ ਅਸਵਾਰੀਆਂ ਤੇ ਸਜ ਸਜ ਕੇ ਸਭ ਹੈ ਚੜ੍ਹ ਚੱਲੀ ਬਰਾਤਾ। ਸਾਰੀ ਜਿਹੜੀ ਬਰਾਤ ਹੈ ਇੱਥੋਂ ਖਡੂਰ ਸਾਹਿਬ ਤੋਂ ਅੱਗੇ ਨੂੰ ਚੜ੍ਹ ਕੇ ਚੱਲ ਪਈ। ਗ੍ਰਾਮ ਨਗਰ ਮਗ ਆਏ। ਰਸਤੇ ਜਿਹੜਾ ਕੋਈ ਗ੍ਰਾਮ ਆ ਜਾਂਦਾ ਜਾਂ ਨਗਰ ਆ ਜਾਂਦਾ ਹੈ। ਨਾਰ ਨਾਰ ਹੋਇ ਹੁਲ ਸਾਤਾ। ਰਾਜ ਵੱਲੀ ਤੇ ਗੁਰੂ ਨਾਨਕ ਸਾਹਿਬ ਨੂੰ ਵਾੜਾ ਰੂਪ ਦੇਖ ਕੇ ਮਾਈ ਭਾਈ ਖੁਸ਼ ਹੋ ਜਾਂਦੇ। ਦੇਖੈ ਦੂਲੋਹ ਦਰ। ਭੱਜ ਭੱਜ ਕੇ ਦੂਲੋ ਰੂਪ ਜਮਾਰਾਂ ਨੂੰ ਤੱਕਦੇ ਹਨ। ਦਰਸ ਦੁੱਖ ਦਾਰ ਦਲ ਤੂ। ਜਿਨ੍ਹਾਂ ਦੇ ਦਰਸ਼ਨ ਦੁੱਖਾਂ ਦਲਿਦਰਾਂ ਨੂੰ ਨਾਸ ਕਰਨ ਵਾਲੇ। ਪ੍ਰਸ ਪਾਰ ਕਰਹਿ ਸਹਾਇ। ਸਰਾਹੇ ਆਪੋ ਵਿੱਚ ਹੀ ਸਲੋਤਾ ਕਰਦੇ। ਸੰਗ ਤਜ ਸਦਨ ਨ ਚੱਲ ਤੂ। ਜਿਹੜਾ ਦੇਖ ਲੈਂਦਾ ਮਹਾਰਾਜ ਨੂੰ ਲਾੜੇ ਰੂਪ ਵਿੱਚ ਕਹਿੰਦੇ ਨਾਲ ਹੀ ਚੱਲ ਪੈਂਦਾ ਘਰ ਵੱਲ ਨੂੰ ਚੱਲਣ ਨੂੰ ਉਹਦਾ ਜੀ ਨਹੀਂ ਮੁੜਨ ਨੂੰ ਜੀ ਨਹੀਂ ਕਰਦਾ ਹੈ। ਪੁਨ ਅਸ ਪ੍ਰਕਾਰ ਦ੍ਵੈ ਨਿਸ। ਕਵੀ ਜੀ ਕਹਿੰਦੇ ਇਸ ਤਰ੍ਹਾਂ ਕਹਿੰਦੇ ਚੱਲਦਿਆਂ ਦੁੱਖ ਦਿਨ। ਮਗ ਮਹਿ ਕਰੀ ਬਤੀਤ ਚੱਲ। ਰਸਤੇ ਵਿੱਚ ਹੀ ਦੁੱਖ ਦਿਨ ਦੋ ਰਾਤਾਂ ਬਤੀਤ ਕੀਤੀਆਂ ਚੱਲਦਿਆਂ ਹੋਏ। ਤਬ ਪਹੁੰਚੇ ਤੇਹ ਕੇ ਨਿਕਟੇ ਪੁਰਕੇ ਨਿਕਟ। ਜਿੱਥੇ ਕਹਿੰਦੇ ਉਹ ਨਗਰ ਹੈ ਉਹਦੇ ਨੇੜੇ ਆ ਪਹੁੰਚੇ ਹਨ ਪੱਖੋ ਕੇ ਰੰਧਾਵੇ ਦੇ। ਕਰਨੋ ਜਹਾਂ ਟਕਾਓ ਭਲ। ਕਿੱਥੇ ਆ ਕੇ ਚੰਗੀ ਤਰ੍ਹਾਂ ਟਕਾ ਕਰਨਾ ਸੀ ਉੱਥੇ ਆ ਪਹੁੰਚੇ ਹਨ। ਸੁਰਠਾ ਕੋਸ ਪ੍ਰਮਾਨ ਟਿਕਾਏ ਆ ਬਟਾਲਾ ਸ਼ਹਿਰ ਉਤੋਂ ਕਹਿੰਦੇ ਇੱਕ ਕੋ ਅੰਦਾਜੇ ਦਾ ਰਹਿ ਗਿਆ ਹੈ। ਸੁੰਦਰ ਸਜਤ ਬਰਾਤ ਜੋ ਜਿਹੜੀ ਬਰਾਤ ਹੈ ਸੋਹਣੀ ਸਜ ਵੱਜ ਰਹੀ ਹੈ। ਭਇਓ ਸਪੂਰਨ ਧਿਆਏ ਕਹਿੰਦੇ ਇੱਥੇ ਜਿਹੜਾ ਇਤਿਹਾਸ ਸੀ ਨਾ ਪੂਰਾ ਹੋ ਗਿਆ। ਬਹੁਰ ਕਰੈ ਇਤਿਹਾਸ ਕਵ ਅਗਲੇ ਇਤਿਹਾਸ ਦੇ ਵਿੱਚ ਹੁਣ ਕਵੀ ਜੀ ਫਿਰ ਬਾਕੀ ਰਹਿੰਦਾ ਇਤਿਹਾਸ ਕਹਿੰਦੇ ਕਰਨਗੇ। ਮੈਂ ਅਗਲਾ ਇਤਿਹਾਸ ਅਗਲੇ ਇਤਿਹਾਸ ਵਿੱਚ ਕਹਾਂਗਾ। ਦੋਹਰਾ ਤੁਰਕਨ ਕੁਲ ਕਾਨਨ ਕਮਲ ਅਗਲਾ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਕਵੀ ਜੀ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮੰਗਲ ਕਰ ਲਏ। ਜਿਹੜੀ ਤੁਰਕਾਂ ਮੁਸਲਮਾਨਾਂ ਦੀ ਕੋਲ ਹੈ, ਜ਼ਾਲਮਾਂ ਦੀ ਕੋਲ ਹੈ, ਉੱਥੇ ਜਿਵੇਂ ਕਮਲਾਂ ਦੀ ਬਗੀਚੀ ਹੋਏ ਉਹਦੇ ਤੁਲ ਤੇਗ ਬਹਾਦਰ ਚੰਦ ਗੁਰੂ ਤੇਗ ਬਹਾਦਰ ਸਾਹਿਬ ਜੀ ਚੰਦਰਮਾ ਵਾਂਗ ਚੰਦਰਮਾ ਨੂੰ ਚਿਣਿਆ ਦੇਖ ਕੇ ਕਮਲ ਮੁਰਝਾ ਜਾਂਦੇ ਹੈ, ਮਾਤ ਪੈ ਜਾਂਦੇ ਹੈ। ਇਸ ਤਰ੍ਹਾਂ ਉਹਨਾਂ ਨੂੰ ਮਾਤ ਮੁਰਝਾ ਦੇਣ ਵਾਲੇ ਹਨ। ਪਦ ਅਰਵਿੰਦ ਹੈ ਬੰਦਨਾ ਕਵੀ ਜੀ ਦੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਕਮਲਾਂ ਤੇ ਨਮਸਕਾਰ ਹੈ। ਜੋਤ ਸੱਚ ਦਾ ਆਨੰਦ ਜਿਨ੍ਹਾਂ ਦੀ ਆਪਣੀ ਜਿਹੜੀ ਜੋਤ ਹੈ ਉਹ ਤਾਂ ਸੱਚ ਆਨੰਦ ਸਰੂਪ ਦੀ ਹੀ ਸਮਝੋ। ਸ੍ਰੀ ਬਾਲਾ ਸੁੰਦਰ ਵਾਚ ਦੋਹਰਾ ਨਗਰ ਨਿਕਟ ਇਸ ਥਿਤ ਕਰੀ ਇਸ ਤਰ੍ਹਾਂ ਕਹਿੰਦੇ ਇੱਕ ਕੋ ਤੇ ਨਗਰ ਸ਼ਹਿਰ ਤੇ ਨੇੜੇ ਹੀ ਆ ਟਿਕਾਣਾ ਕਰ ਲਿਆ ਬਰਾਤ ਨੇ ਠਹਿਰਨਾ ਕੀਤਾ ਹੈ। ਸਭ ਬਰਾਤ ਨੇ ਜਾਏ ਸਾਰੀ ਬਰਾਤ ਨੇ ਪਹੁੰਚ ਕਰਕੇ ਕੌਤਕ ਹੋਤ ਅਨੇਕ ਵਿਧ ਬਰਾਤ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਤਮਾਸ਼ੇ ਵੀ ਹੋ ਰਹੇ। ਮਨ ਜੋ ਮੋਦ ਮਨ ਪਾਏ ਜਿਹੜੇ ਕੋਈ ਬਰਾਤੀ ਹੈ ਦੇਖ ਦੇਖ ਮਨ ਵਿੱਚ ਬੜਾ ਆਨੰਦ ਖੁਸ਼ੀਆਂ ਪਾ ਰਹੇ। ਕਵਿਤ ਪ੍ਰਮਾਨੰਦ ਨੰਦਨ ਜੈਰਾਮ ਦੇ ਜਬੋ ਜਿਹੜਾ ਪਰਮਾਨੰਦ ਹੈ ਪਰਮਾਨੰਦ ਉਸਨੇ ਪੁੱਤਰ ਨੂੰ ਜੈਰਾਮ ਨੂੰ ਤੇ ਹੋਰ ਜਿਹੜਾ ਕੋਈ ਬ੍ਰਾਹਮਣ ਹੈ ਉਸਨੂੰ ਕਹਿੰਦੇ ਕੋਲ ਸੱਦ ਲਿਆ ਹੈ। ਦੀਨੋ ਸੋ ਪਠਾਏ ਸੋਧ ਦੀਜੀਏ ਬਰਾਤ ਕੀ ਬ੍ਰਾਹਮਣ ਨੂੰ ਕਹਿੰਦੇ ਭੇਜ ਦਿੱਤਾ ਵੀ ਮੂਲੇ ਨੂੰ ਜਾ ਕੇ ਤੂੰ ਬਰਾਤ ਆਉਣ ਦੀ ਖਬਰ ਸਾਰ ਦੇ ਦਈਏ। ਮਿਲਿਓ ਮੂਲੇ ਜਾਏ ਮੁਖ ਆਸਿਖ ਅਲਾਏ ਭਲੇ ਬ੍ਰਾਹਮਣ ਸੀ ਉਹ ਮੂਲੇ ਚੰਦ ਨੂੰ ਜਾ ਮਿਲਿਆ ਮੁਖੋਂ ਆਸ਼ੀਰਵਾਦ ਉਸਨੇ ਕਹੀ। ਸੁਣੋ ਜਜਮਾਨ ਕਲਿਆਣ ਤੇਰੇ ਗਾਤ ਕੀ ਜਮਾਨਾ ਸੋਹਣਾ ਤੇਰੇ ਸਰੀਰ ਦੀ ਖੈਰ ਸੁਖ ਹੋਵੇ। ਕਾਲੂ ਚੰਦ ਮਹਿਤੇ ਕੀ ਉਤਾਰੀ ਉਤਰੀ ਬਰਾਤ ਆਨ ਰਾਏ ਭੋਏ ਦਾ ਤਲਵੰਡੀ ਦਾ ਕਾਲੂ ਚੰਦ ਮਹਿਤਾ ਪਟਵਾਰੀ ਹੈ ਉਹਦੀ ਵੀ ਜਿਹੜੀ ਬਰਾਤ ਇੱਥੇ ਇੱਕੋ ਤੇ ਆ ਕੇ ਉਤਰੀ ਹੋਈ ਹੈ। ਆਇਓ ਸੁਧ ਦੇਨ ਜਿਹੇ ਸ਼ੋਭ ਵਾਹ ਭਾਂਤ ਕੀ ਇਸ ਬਰਾਤ ਦੀ ਕਹਿੰਦੇ ਬੜੀ ਸ਼ੋਭਾ ਤਰ੍ਹਾਂ ਤਰ੍ਹਾਂ ਦੀ ਉਹ ਆ ਗਈ ਇੱਕੋ ਤੇ ਤੈਨੂੰ ਖਬਰ ਦੇਣ ਵਾਸਤੇ ਮੈਂ ਆਇਆ ਉਹਨਾਂ ਵੱਲੋਂ। ਮੂਲੇ ਕੀ ਨਿਬੰਧਨ ਆਨੰਦ ਹਿਰਦੇ ਮਾਨ ਕਹਿਓ ਸੁਣ ਕੇ ਮੂਲੇ ਨੇ ਬ੍ਰਾਹਮਣ ਜਾਣ ਕੇ ਉਹਨੂੰ ਨਮਸਕਾਰ ਕੀਤੀ ਹਿਰਦੇ ਵਿੱਚ ਆਨੰਦ ਮੰਦਿਆ ਹੋਇਆ ਕਿਹਾ ਹੈ ਭਲੀ ਬਾਤ ਭਈ ਸੁਧ ਲਿਓ ਮੈਂ ਬਰਾਤ ਕੀ ਬੜੀ ਚੰਗੀ ਗੱਲ ਹੋ ਗਈ ਹੈ ਤੇ ਬਰਾਤ ਆ ਗਈ ਇਹਦੀ ਖਬਰ ਸਾਰ ਮੈਂ ਚੰਗੀ ਤਰ੍ਹਾਂ ਲਵਾਂਗਾ। ਹੁਣ ਸਵਈਆ ਮੂਲਾ ਗਯੋ ਉੱਠ ਕੇ ਤਬ ਤੂਰਨ ਉਸੇ ਵੇੜੇ ਸੁਣ ਕੇ ਜਿਹੜਾ ਮੂਰ ਚੰਦ ਹੈ ਬੜੀ ਛੇਤੀ ਉੱਠ ਕੇ ਚਲਿਆ ਗਿਆ। ਪੰਚ ਹਿਤਾ ਜਿਹ ਗੋਤ ਰੰਧਾਵਾ ਰੰਧਾਰੇ ਗੋਤ ਦੇ ਜਿਹੜੇ ਦੀਵੀਦਾਰ ਹੈ ਉਹਨਾਂ ਦਾ ਜਿਹੜਾ ਪੈਂਚ ਹਿੱਤਾ ਸੀ ਇੱਥੇ ਪੈਣ ਦੇ ਕੋਲ ਚਲਿਆ ਗਿਆ ਹੈ। ਭੈਣ ਭਨੇ ਸੁਨੀਏ ਸੁਰਤ ਚੌਧਰੀ ਹਾਏ ਮੂਲ ਚੰਦ ਨੇ ਬਚਨ ਕਹੇ ਵੀ ਚੌਧਰੀ ਮੇਰੇ ਜਿਹੜੇ ਬਚਨ ਕੰਨ ਦੇ ਕੇ ਧਿਆਨ ਦੇ ਕੇ ਸੁਣੀਏ। ਆਈ ਬਰਾਤ ਅਬੈ ਸੁਧ ਆਵਾ ਮੈਨੂੰ ਹੁਣੇ ਖਬਰ ਆਈ ਹੈ ਵੀ ਬਰਾਤ ਆ ਗਈ ਹੈ ਚਲਦੀ ਹੋਈ। ਲੈਨੇ ਅਗਾਰੀ ਚੱਲੈ ਤਿੰਨ ਕੋ ਹਮ ਆਪਾਂ ਵੀ ਸਾਰਿਆਂ ਨੇ ਰਲ ਮਿਲ ਕੇ ਉਹਨਾਂ ਨੂੰ ਅੱਗਿਓਂ ਲੈਣ ਜਾਣਾ ਆਇਸ ਜੇ ਤੁਮਰੀ ਸ਼ੁਭ ਪਾਵਾ ਹਿੱਤਾ ਭੈਣ ਜੀ ਜੇ ਤੁਹਾਡੀ ਚੰਗੀ ਆਗਿਆ ਪਾਈਏ ਤੇ ਆਪਾਂ ਚਲੀਏ ਉਹਨਾਂ ਨੂੰ। ਰਾਵਰ ਕੋ ਅਵਲੰਬ ਸਦੀਵ ਹੈ ਪੈਂਚ ਹਿੱਤਾ ਜੀ ਸਾਨੂੰ ਤਾਂ ਤੁਹਾਡਾ ਹੀ ਆਸਰਾ ਹੈ। ਤੇ ਸੁਣ ਕੇ ਇਹ ਬੈਨ ਅਲਾਵਾ ਜਿਹੜਾ ਹਿੱਤਾ ਚੌਧਰੀ ਹੈ ਪੈਂਚ, ਉਸਨੇ ਮੂਰਚਾਂ ਤੋਂ ਸੁਣ ਕੇ ਇਸ ਤਰ੍ਹਾਂ ਬਚਨ ਕਿਹਾ ਹੈ। ਬੈਸ ਵੱਡੀ ਜਰਾ ਗ੍ਰਸ ਜਰਾ ਲੀਨ ਗ੍ਰਸੀ, ਮੈਂ ਵੀ ਮੂਲਚੰਦ, ਮੇਰੀ ਵੱਡੀ ਉਮਰ ਹੋ ਗਈ ਹੈ, ਬੁਢੇਪੇ ਨੇ ਮੈਨੂੰ ਕਹਿੰਦੇ ਗ੍ਰਸ ਲਿਆ ਹੈ, ਕਾਬੂ ਕਰ ਲਿਆ ਬੁੱਢਪੁਣੇ ਨੇ, ਚੱਲ ਬੇ ਬਲ ਨਾਹ ਰਹਿਓ ਮੁਝ ਦੇਹੀ, ਇਸ ਕਰਕੇ ਕਹਿੰਦੇ ਬੁੱਢਪੁਣੇ ਨੇ ਮੇਰਾ ਬਲ ਨਹੀਂ ਰਿਹਾ ਤੇ ਮੇਰੇ ਸਰੀਰ ਵਿੱਚ ਹੁਣ ਅੱਗੇ ਚੱਲ ਕੇ ਜਾਣ ਦਾ ਬਲ ਨਹੀਂ ਰਿਹਾ, ਤਾਕਤ ਨਹੀਂ ਸਰੀਰ ਵਿੱਚ, ਨਾ ਤੁਰ ਮੈਂ ਚੱਲ ਤੋ ਅਬ ਸੰਗ, ਮੈਂ ਤੇਰੇ ਨਾਲ ਹੀ ਚੱਲਣਾ ਸੀ ਇਸ ਵੇਲੇ, ਸਦਾ ਤੁਮੈਂ ਜਾਨਤ ਪ੍ਰਾਣ ਸਨੇਹੀ, ਮੂਰਚੰਦ ਹਮੇਸ਼ਾ ਪ੍ਰਾਣਾ ਤੋਂ ਪਿਆਰਾ ਮੈਂ ਜਾਣਦਾ ਹਾਂ, ਤਾਤ ਅਜਿੱਤੇ ਪਧਾਰ ਇਹਨੇ ਸੰਗ, ਕਹਿਣ ਲਗਾ ਵੀ ਮੇਰੇ ਪੁੱਤੇ ਅਜਿੱਤੇ ਤੂੰ ਇਹ ਮੂਰਚੰਦ ਦੇ ਨਾਲ ਚਲਾ ਜਾ, ਬਰਾਤ ਭਲੀ ਬਿਦ ਜੇਹੀ, ਇਸ ਤਰ੍ਹਾਂ ਕਹਿੰਦੇ ਵਧੀਆ ਤਰੀਕਾ ਹੈ, ਉਸ ਤਰ੍ਹਾਂ ਕਹਿੰਦੇ ਬਰਾਤ ਨੂੰ ਆਪਣੇ ਨਾਲ ਲੈ ਆਉਣਾ ਕਰੋ, ਚਾਹੇ ਜੋ ਹੋਏ ਪੁਚਾਏ ਸੁਦੇਵ ਹੋ, ਮੇਰੇ ਪੁੱਤਰ ਜੋ ਇਹ ਮੂਲਚੰਦ ਨੂੰ ਕਿਸੇ ਚੀਜ਼ ਦੀ ਪਿਆ ਨਾ ਹੋਵੇ, ਮੇਰੇ ਪੁੱਛੇ ਤੋਂ ਬਗੈਰ ਹੀ ਇਹਨੂੰ ਪਹੁੰਚਾ ਦੇਣੀ ਤੈਨੇ, ਪਾਸ ਰਹੋ ਜਹ ਮੂਲਾ ਰਹੇ ਹੀ, ਮੂਲਚੰਦ ਰਹੇ ਉੱਥੇ ਪੁੱਤਰ ਜਿੱਥੇ ਤੂੰ ਇਹਦੇ ਨੇੜੇ ਰਹਿਣਾ ਕੋਲ ਰਹਿਣਾ ਹੈ, ਮੂਲਾ ਕਹੇ ਸੋ ਲਾਜ ਹਮਾਰੀ ਤੇਹ ਕੋ, ਉਸ ਵੇਲੇ ਮੂਰਚੰਦ ਕਹਿਣ ਲੱਗਾ ਹੇ ਪੈਂਚ ਹਿੱਤਾ ਜੀ, ਸਾਡੀ ਜਿਹੜੀ ਲੱਜਿਆ ਉਹ ਤੁਹਾਨੂੰ ਹੀ ਹੈ, ਜਸ ਆਪ ਜਸ ਸੋਭ ਕਾਜ ਕੁਕਾਜੰ ਹੋ ਹੇ ਕੋ, ਜਸ ਹੋਵੇ ਬਦਨਾਮੀ ਹੋਵੇ, ਚੰਗਾ ਕੰਮ ਹੋਵੇ ਮਾੜਾ ਕੰਮ ਹੋਵੇ, ਤੁਹਾਡੇ ਤੇ ਕਹਿੰਦੇ ਆਪ ਪੈਣਾ, ਤੁਹਾਨੂੰ ਹੀ ਲੱਜਿਆ ਹੈ, ਸਾਡੀ ਪੰਚ ਨਗਰ ਕੇ ਆਪ ਬਿਦਦ ਤੁਮ ਨਾਮ ਹੈ, ਇਸ ਨਗਰ ਦੇ ਤੁਸੀਂ ਪੈਂਚ ਹੋ, ਤੁਹਾਡਾ ਨਾਮ ਲੋਕਾਂ ਵਿੱਚ ਪ੍ਰਸਿੱਧ ਹੈ ਪ੍ਰਗਟ ਹੈ, ਹੋ ਮੈਂ ਪਟਵਾਰੀ ਵਿਦਤ ਸਦਾ ਢਿੱਗ ਧਾਮ ਹੈ, ਇਸੇ ਤਰ੍ਹਾਂ ਕਹਿੰਦੇ ਮੈਂ ਇਹ ਰੰਧਾਵੇ ਖੱਤਰੀ ਜਿੰਨੇ ਹਨ ਬਗੋਰ ਦੇ ਜ਼ਿਮੀਂਦਾਰ ਪੱਖੋਂ ਕੇ ਰੰਧਾਵੇ ਉਹਨਾਂ ਦਾ ਪਟਵਾਰੀ ਹੈ, ਤੁਹਾਡੇ ਨੇੜੇ ਮੇਰਾ ਘਰ ਪਾਬ, ਮੈਂ ਬਟਾਲੇ ਵਿੱਚ ਰਹਿੰਦਾ ਹਾਂ, ਤੁਹਾਡੇ ਨਗਰ ਦੇ ਮੈਂ ਪਟਵਾਰ ਪੁਣਾ ਕਰਦਾ ਹਾਂ, ਵਰੰਗ ਬਰਾਤ ਬਟੋਰ ਵੱਡੀਪੁਰ ਬੇਨ ਕੀ, ਇਸ ਕਰਕੇ ਕਹਿੰਦੇ ਬੜੀ ਸ੍ਰੇਸ਼ਟ ਜਿਹੜੀ ਬਰਾਤ ਹੈ ਉਹ ਦੋ ਨਗਰਾਂ ਦੀ, ਸਾਬੋ ਕਿਹੜਾ ਹੈ ਭੋਜ ਦੀ ਤਲਵੰਡੀ ਅਤੇ ਸੁਲਤਾਨਪੁਰ ਦੀ, ਦੋ ਸ਼ਹਿਰਾਂ ਦੀ ਕਹਿੰਦੇ ਵੱਡੀ ਬਰਾਤ ਇਕੱਠੀ ਕਰਕੇ ਆਏ, ਕਾਲੂ ਪਰਮਾਨੰਦ ਸੈਨ ਗਏ ਹਯਨ ਕੀ, ਰਾਏ ਭੋਈ ਦੀ ਤਲਵੰਡੀ ਤੋਂ ਕਾਲੂ ਜੀ ਆਏ, ਇਸੇ ਤਰ੍ਹਾਂ ਸੁਲਤਾਨਪੁਰ ਤੋਂ ਜਿਹੜਾ ਮੁਖੀ ਬਜ਼ੁਰਗ ਪਰਮਾਨੰਦ ਆਇਆ ਘੋੜਿਆਂ ਤੇ ਹਾਥੀਆਂ ਦੀ, ਉਹਨਾਂ ਨੇ ਕਹਿੰਦੇ ਇਸ ਤਰ੍ਹਾਂ ਬਰਾਤ ਸਜਾਈ ਹੋਈ ਹੈ, ਫੌਜ ਬਣਾਈ ਹੋਈ ਹੈ, ਲੈ ਘਰ ਪਹੁੰਚੇ ਆਨ ਸ਼ਰੀਕਤ ਸੋਹ ਹੀ, ਸ਼ਕੀਰਤ ਸੋਹ ਹੀ, ਲੈ ਕੇ ਬਰਾਤ ਨੂੰ ਆਪ ਪਹੁੰਚੇ ਹਨ, ਬੜੀ ਕੀਰਤੀ ਸਹਿਰ ਸਜ ਰਹੇ ਹੈ, ਸਫਲ ਰਹੇ ਹੈ, ਹੋ ਸੋਭਾ ਭਾਂਤਨ ਭਾਂਤ ਹੇਰ ਸੁਰ ਮੋਹ ਹੀ, ਇਸ ਤਰ੍ਹਾਂ ਕਹਿੰਦੇ ਤਰ੍ਹਾਂ ਤਰ੍ਹਾਂ ਦੀ ਸੋਭਾ ਹੋ ਰਹੀ ਹੈ, ਵੇਖ ਕੇ ਦੇਵਤੇ ਵੀ ਮੋਹੇ ਜਾ ਰਹੇ ਹਨ, ਹਿੱਤਾ ਕਹੇ ਤੋਹ ਬੋਲ ਵਿਗਾਰ ਸੁਭਾਏ ਹੈ, ਜਿਹੜਾ ਪੱਖੋ ਕੇ ਰੰਧਾਵੇ ਦਾ ਹਿੱਤਾ ਪੈਂਚ ਕਹਿਣ ਲੱਗਿਆ ਵੀ ਮੂਰਚੰਦ ਤੇਰਾ ਜਿਹੜਾ ਸੁਭਾਅ ਹੈ ਨਾ ਬੋਲ ਵਿਗਾੜ ਹੈ, ਕਹਿੰਦੇ ਤੂੰ ਜਿਹੜਾ ਬੋਲਦਾ ਉਹ ਕਹਿੰਦੇ ਵਿਗਾੜ ਵਾਲੀ ਗੱਲ ਜੀ ਕਰਦਾ, ਤੇਰਾ ਸੁਭਾਅ ਬੋਲ ਵਿਗਾੜ ਜਾ ਹੈਗਾ, ਨਹ ਬੋਲੇ ਦੁਰਬਾਕ ਥਕੀਰਤ ਪਾਏ ਹੈ, ਤੂੰ ਬਈ ਬਰਾਤ ਕੋਲ ਜਾ ਕੇ ਜੇ ਕੋਈ ਇਹੋ ਜਿਹਾ ਬੁਰਾ ਬਚਨ ਨਾ ਬਿਲ ਬੋਲਿਆ ਚੰਗਾ ਬੋਲਦਾ ਫਿਰ ਤਾਂ ਵਡਿਆਈ ਪਾਵੇਗਾ, ਪਰਮਾਨੰਦ ਤੇ ਆਦਿ ਭਲੇ ਨਰ ਜਾਨੀ, ਉੱਧਰ ਜਿਹੜਾ ਸੁਲਤਾਨਪੁਰ ਤੋਂ ਭਾਈ ਪਰਮਾਨੰਦ ਹੈ ਉਹ ਚੰਗੇ ਸਿਆਣੇ ਪੁਰਸ਼ ਬਰਾਤ ਵਿੱਚ ਆਏ ਜਾਣ ਲਈ, ਹੋ ਤਾਵ ਘਰ ਕੀਨ ਟੁਕਾਓ ਬਚਨ ਮਮ ਮਾਨੀ, ਸਿਆਣੇ ਬਜ਼ੁਰਗਾਂ ਨੇ ਤੇਰੇ ਘਰ ਦੇ ਵਿੱਚ ਬਰਾਤ ਨੂੰ ਵਿੱਚ ਆ ਕੇ ਟੁਕਾ ਕੀਤਾ, ਮੇਰੇ ਬਚਨ ਮੰਨ ਲਈਏ, ਤੂੰ ਕਹਿੰਦੇ ਕੋਈ ਬੋਲ ਵਿਗਾੜ ਨੀ, ਕੋਈ ਪੁੱਠਾ ਸਿੱਧਾ ਨੀ ਬੋਲਣਾ ਉਹਨਾਂ ਨੂੰ, ਤਲਵੰਡੀ ਕੋ ਕਾਲੂ ਜੋ ਪਟਵਾਰੀ ਆ, ਬਾਕੀ ਮੈਂ ਇਹ ਵੀ ਸੁਣਿਆ ਵੀ ਰਾਏ ਭੋਈ ਦੀ ਤਲਵੰਡੀ ਦਾ ਜਿਹੜਾ ਕਾਲੂ ਗੁਰੂ ਨਾਨਕ ਦਾ ਪਿਤਾ ਪਟਵਾਰੀ ਹੈ, ਤੁਝ ਹੈ ਸਰੀਖੋ ਸੁਣਿਓ ਸੁਬੋਲ ਵਿਗਾੜ ਉਦਾਰੀ ਆ, ਸੁਣਿਆ ਵੀ ਤੇਰੇ ਵਰਗਾ ਹੋ ਗਈ ਬੋਲੂ। ਸੰਤਾ ਕਰੋ ਨਾ ਕੈਸੇ ਸੇਵਾ ਕੀਜੀਏ। ਇਸ ਕਰਕੇ ਬਰਾਬਰੀ ਨਾ ਕਰ, ਉਹਨਾਂ ਦੀ ਸੇਵਾ ਕਰਨੀ ਸਾਰਿਆਂ ਦੀ ਰਲ ਮਿਲ ਕੇ। ਤੈਨ ਹੋ ਸਹਿਕਾਰ ਤਿੰਨਕੇ ਬਚਨ ਬਨੀਤ ਬਨੀਜੀਏ। ਕਾਲੂ ਜੇ ਕੋਈ ਪੁੱਠਾ ਸਿੱਧਾ ਕਹਿ ਜੇ, ਕਹਿੰਦੇ ਉਹ ਸਹਾਰ ਲੈਣਾ ਤੇ ਬੇਨਤੀ ਬਚਨ ਤੂੰ ਮੂਲੇ ਕਹਿਣੇ। ਹਿਤ ਬਰਾਤ ਕੋ ਚਾਹੋ ਸਮੋਤੇ ਲੀਜੀਏ। ਬਾਕੀ ਵੀ ਮੂਲ ਚੰਨ ਜੋ ਬਰਾਤ ਵਾਸਤੇ ਚਾਹੀਦਾ ਮੇਰੇ ਪਾਸੋਂ ਚਾਹੀਏ ਲੈ ਲਈਏ। ਅਸਨ ਬਸਨ ਧਨ ਮਾਲ ਨ ਸ਼ੰਕਾ ਕੀਜੀਏ। ਬਸ ਭੋਜਨ ਕੱਪੜੇ ਹੋਰ ਮਾਲ ਧਨ ਜੋ ਚਾਹੀਦਾ ਦਾ ਕੋਈ ਸ਼ੰਕਾ ਨਾ ਕਰੀਏ। ਜੋ ਸੋਭਾ ਤਿੰਨ ਕੀਨ ਆਪ ਅਧ ਕਹਿ ਕਰੋ। ਜਿਵੇਂ ਵੀ ਮੂਲੇ ਉਹਨਾਂ ਨੇ ਆ ਕੇ ਤੇਰੀ ਸੋਭਾ ਵਧਾਉਣਾ ਕੀਤੀ, ਉਵੇਂ ਤੂੰ ਕਹਿੰਦੇ ਸੋਭਾ ਨੂੰ ਹੋਰ ਜ਼ਿਆਦਾ ਵੱਡੀ ਕਰ। ਹੋ ਉਰ ਉਦਾਰਤਾ ਧਾਰ ਕਿਰਪਨਤਾ ਪਹਿ ਪਰ ਹਰ। ਹਿਰਦੇ ਵਿੱਚ ਕਹਿੰਦੇ ਸਖੀ ਪੁਣਾ ਧਾਰ ਕੇ ਕਚੂਸ ਪੁਣਾ ਛੱਡ ਕੇ। ਸਵਈਆ ਮਾਨ ਕੇ ਬੈਨ ਕੋ ਮਾਨਵ ਲੈ ਲੈ ਸੰਗ। ਹਿੱਤੇ ਪੈਣ ਦੇ ਬਚਨਾਂ ਨੂੰ ਮੰਨ ਕੇ ਮੂਰ ਚੰਨੇ ਹੋਰ ਲੋਕਾਂ ਨੂੰ ਨਾਲ ਲੈ ਕੇ ਲੈਣ ਬਰਾਤ ਚੱਲੇ ਅਗਵਾਈ। ਜਿਹੜੀ ਬਰਾਤ ਆਈ ਉਹਨੂੰ ਅੱਗਿਓ ਲੈਣ ਵਾਸਤੇ ਚੱਲ ਪਿਆ ਹੈ। ਵਿਪਰਨ ਬਾਹਜ ਵੈਸਨ ਸ਼ੂਦਰਨ। ਮੂਲੇ ਚੰਦ ਦੇ ਨਾਲ ਕਹਿੰਦੇ ਬ੍ਰਾਹਮਣ ਹਨ, ਖੱਤਰੀ ਹਨ, ਵੈਸ ਹਨ, ਵਿੱਚੇ ਸ਼ੂਦਰ ਵੀ ਹਨ। ਬੇਅੰਤ ਬ੍ਰਿੰਦ ਭਏ ਸ਼ੁਭ ਬੋਲਤ ਬਾਨੀ। ਸਾਰੇ ਦੇ ਨਾਲ ਇਕੱਠਿਆਂ ਹੋ ਕੇ ਜਾ ਰਹੇ ਹੈ, ਬੜਾ ਚੰਗਾ ਬਚਨ ਬੋਲ ਰਹੇ ਹਨ। ਯੋਗ ਕੋ ਨੇਗ ਲਏ ਸਭ ਹੀ। ਸਾਰਿਆਂ ਨੇ ਯੋਗਤਾ ਅਨੁਸਾਰ ਜਿਹੜਾ ਲਾਗਲੂ ਜਾ ਲਿਆ ਹੋਇਆ ਹੈ। ਨਿਕਸੇ ਨਗਰੀ ਤੇ ਉਮੰਗ ਹਠਾਨੀ। ਹਾਂ ਬਟਾਲਾ ਨਗਰੀ ਤੋਂ ਨਿਕਰੇ ਆ, ਬੜਾ ਉਤਸ਼ਾਹ ਜਾ ਧਾਰ ਕੇ ਖੁਸ਼ੀਆਂ ਮਨਾਉਂਦੇ ਹੋਏ। ਡੰਕ ਦਮਾਮਨ ਘਾਵ ਪਰੇ। ਉਧਰ ਜਦੋਂ ਸੁਣਿਆ ਵੀ ਲੈਣ ਲਈ ਆ ਰਹੇ ਹੈ, ਸਿਆਨਕਾਰਿਆਂ ਤੇ ਦਮਾਂ ਡੰਕੇ ਦੀਆਂ ਕਾਬਕੀਏ ਚੋਟਾਂ ਜੀਆਂ ਫਿਰ ਪਈਆਂ, ਚੋਟਾਂ ਵੱਜੀਆਂ ਦਮਾਮਿਆਂ ਦੀਆਂ ਡੰਕਿਆਂ ਨਾਲ। ਇਨ ਰੀਤ ਬਲੋਕ ਬਰਾਤ ਜੁਡਾਨੀ। ਇਹਨਾਂ ਦੀ ਰੀਤੀ ਵੇਖ ਕੇ ਉਧਰ ਜਿਹੜੀ ਬਲਾਤ ਉਹ ਵੀ ਜੁੜ ਗਈ, ਇਕੱਠੀਆਂ ਹੋ ਗਈ, ਕਥਾ ਵੀ ਹੁਣ ਜਾਣਾ ਹੈ। ਹੋਤ ਭਇਓ ਸਮਧੀਨ ਕੁਮੇਲ। ਇਸ ਤਰ੍ਹਾਂ ਕਹਿੰਦੇ ਜਾ ਇਹ ਦੋਵਾਂ ਕੁੜਮਾਂ ਦਾ ਆਪੋ ਵਿੱਚ ਹੀ ਮੇਲ ਜੋਲ ਹੋ ਗਿਆ। ਨਿਸ਼ਾਵਰ ਕੀਨ ਉਬੈ ਸੁਖ ਮਾਨੀ। ਇੱਕ ਦੂਸਰੇ ਉੱਪਰ ਕਹਿੰਦੇ ਧਨ ਦੀ ਵਾਰ ਧਨ ਵਾਰ ਨਾ ਕੀਤਾ, ਦੋਹਾਂ ਨੇ ਸੁਖ ਮੰਨਿਆ ਹੈ। ਸਾਦਰ ਸੋਂ ਕੁੱਲ ਰੀਤ ਕਰੀ ਭਲ ਪ੍ਰੀਤ। ਸਾਦਰ ਸੋਂ ਕੁੱਲ ਰੀਤ ਕਰੀ ਭਲ। ਇਸ ਤਰ੍ਹਾਂ ਕਹਿੰਦੇ ਸਤਿਕਾਰ ਨਾਲ ਕੁਲ ਦੀ ਰੀਤੀ ਕੀਤੀ ਭਲੀ ਪ੍ਰਕਾਰ ਚੰਗੀ ਤਰ੍ਹਾਂ। ਪ੍ਰੀਤ ਵੱਡੀ ਨਾ ਕਿਸੀ ਮਨ ਹਾਨੀ। ਹਾਂ ਪ੍ਰੀਤੀ ਵਧੀ ਰਹੀ ਹੈ, ਕਿਸੇ ਦੇ ਮਨ ਦੇ ਵਿੱਚ ਕੋਈ ਹਾਨੀ ਪੁਣਾ ਨਰਾਜੀ ਪੁਣਾ ਨਹੀਂ ਆਇਆ ਹੈ। ਰਨਸੋਂ ਅਵ ਲੋਕਤ ਦੁਲਹ। ਔਰ ਸਵੇਰੇ ਲਾੜੇ ਨੂੰ ਕਹਿੰਦੇ ਨੇਤਰਾਂ ਨਾਲ ਵੇਖ ਵੇਖ ਕੇ। ਮੂਲੇ ਕੋ ਧਨ ਹੀ ਧਨ ਬਖਾਨੀ। ਜਿਹੜੇ ਨਾਲ ਆਏ ਉਹ ਮੂਲ ਚੰਦ ਨੂੰ ਧਨੀ ਧਨ ਕਹਿੰਦੇ। ਭਾਂਗਨ ਪੂਰਨ ਕੋ ਇਹ ਭਾਂਜਨ। ਕਹਿੰਦੇ ਵੀ ਇਹ ਤੇਰਾ ਜਿਹੜਾ ਜਵਾਈ ਇਹ ਤਾਂ ਬਹੁਤ ਤਕੜੇ ਭਾਂਗਾਂ ਦਾ ਭਾਂਡਾ ਹੈ। ਜਾਂ ਤੇ ਜਮਾਤਾ ਭਇਓ ਗੁਣ ਖਾਨੀ। ਇਸ ਕਰਕੇ ਗੁਣਾਂ ਦਾ ਘਰ ਜਿਹੜਾ ਗੁਰੂ ਨਾਨਕ ਸਾਹਿਬ ਭਾਂਗਾਂ ਦਾ ਭਾਂਡਾ ਉਹ ਤੇਰਾ ਜਵਾਈ ਬਣ ਰਿਹਾ ਹੈ ਅੱਜ। ਦੋਹਰਾ ਮਿਲ ਕਰ ਦੋਹ ਦਿਸ਼ ਪਰਸ ਪਰ। ਕਿਉਂ ਦੋਹਾਂ ਤਰਫਾਂ ਤੋਂ ਆਪੋ ਵਿੱਚ ਹੀ ਕੁੜਮ ਮਿਲ ਕੇ ਸਰਸਤ ਹਰਖਤ ਹੋ ਬਹੁਤ ਹੀ ਕਹਿੰਦੇ ਖੁਸ਼ ਹੋਏ ਹਨ। ਗਮਨੇ ਨਗਰੀ ਕੋ ਬਾਹਰ ਜਿਹੜਾ ਬਟਾਲਾ ਸ਼ਹਿਰ ਉਧਰ ਨੂੰ ਚੱਲੇ ਹਨ। ਚਹਿਤ ਕਰਿਓ ਅਬ ਢੋਏ ਤੇ ਫਿਰ ਟੁਕਾ ਕਰਿਆ ਚਾਹੁੰਦੇ ਹਨ। ਸਵਈਆ ਗਜ ਗਾਜਤ ਸਾਜ ਸਜੇ ਸਭ ਹੀ। ਸਾਰਿਆਂ ਨੇ ਕਹਿੰਦੇ ਸਾਜਾਂ ਨਾਲ ਸਜਾਇਆ ਹਾਥੀਆਂ ਨੂੰ, ਉਹ ਗਜ ਰਹੇ ਹਾਥੀ ਸਾਰੇ। ਧੁਨ ਘੰਟਨ ਕੀ ਉੱਠ ਹੀ ਵੱਡ ਘੋਰਾ। ਸਵੇਰੇ ਜਿਹੜੇ ਹਾਥੀਆਂ ਦੇ ਟੁੱਲ ਬੰਨੇ ਉਹਨਾਂ ਦੀ ਜਿਹੜੀ ਧੁਨੀ ਆਵਾਜ਼ ਹੈ ਬੜੀ ਘੋੜਾ ਕਿ ਗੰਭੀਰ ਉੱਠ ਰਹੀ ਹੈ, ਬੜੀ ਤਕੜੀ ਆਵਾਜ਼ ਉੱਠ ਰਹੀ ਹੈ ਟੱਲਾਂ ਦੀ। ਅਸਹਿੰਸਤ ਜੀਨ ਜਰਾਬ ਜਰੇ। ਇਸ ਤਰ੍ਹਾਂ ਜਿਹੜੇ ਘੋੜੇ ਹੈ ਜਿਹਨਾਂ ਦੀਆਂ ਕਾਠੀਆਂ ਵਿੱਚ ਜੜਾਊ ਜੜੇ ਹੈ ਓਹਣ ਕਦੇ ਹਨ ਅਵਨੀ ਖੁਰ ਬਾਜ ਰਹੇ ਚਹੁ ਓਰਾ, ਜਿਸ ਤਰ੍ਹਾਂ ਚਾਰੇ ਪਾਸੇ ਘੋੜਿਆਂ ਦੇ ਜਿਹੜੇ ਖੁੜਜੇ ਹਨ ਉਹ ਧਰਤੀ ਤੇ ਬਜ ਰਹੇ ਖੜਕ ਰਹੇ ਹਨ। ਰਥ ਜਾਤ ਚੱਲੇ ਛਨਕੈ ਘੁੰਗਰੂ, ਇਸੇ ਤਰ੍ਹਾਂ ਰਥ ਚੱਲੇ ਜਾ ਰਹੇ ਆ, ਜਿਹੜੇ ਘੁੰਗਰੂ ਜੇ ਬੰਨੇ ਆ ਉਹ ਬੈਲਾਂ ਦੇ ਘੋੜਿਆਂ ਦੇ, ਉਹ ਛਣਕਾਟੇ ਮਾਰ ਰਹੇ ਛਣਕ ਰਹੇ। ਪੁਨ ਚੱਕਰਨ ਕੋ ਖਰਕਾ ਨਹਿ ਥੋਰਾ, ਰਥਾਂ ਦੇ ਜਿਹੜੇ ਪੱਕਰ ਪਹੀਏ ਜੇ ਉਹਨਾਂ ਦਾ ਥੋੜਾ ਖੜਕਾ ਨੀ, ਉਹ ਵੀ ਬੜਾ ਤਰਕਾ ਵਾਜਾ ਜਾ ਹੋ ਰਿਹਾ ਹੈ। ਡਫ ਢੋਲ ਦਮਾਮਨ ਡੰਕ ਲੱਗੇ, ਇਸ ਤਰ੍ਹਾਂ ਡੱਫਾਂ ਤੇ ਢੋਲਾਂ ਤੇ ਨਗਾਰਿਆਂ ਤੇ ਜਦੋਂ ਡੰਕੇ ਜੇ ਉਹ ਵੱਜੇ ਹਨ ਲੱਗੇ ਹਨ, ਪਰ ਆਪਨ ਕੋ ਨਾ ਸੁਣੈ ਵੱਡ ਸ਼ੋਰਾ। ਡੰਕੇ ਲੱਗੇ ਚੋਬਾਂ ਜੀਆਂ ਲੱਗੀਆਂ, ਕਹਿੰਦੇ ਪਰਾਏ ਦਾ ਦੂਸਰੇ ਦਾ ਤੇ ਆਪਣੇ ਦਾ, ਕਹਿੰਦੇ ਜਿਹੜਾ ਉਹ ਵਚਨ ਨਹੀਂ ਸੁਣਦਾ, ਇਹਦਾ ਬੜਾ ਤਕੜਾ ਸ਼ੋਰ ਸ਼ਰਾਬਾ ਹੁੰਦਾ, ਆਪਣੇ ਬਗਾਨੇ ਦਾ ਕੋਈ ਵਚਨ ਨਹੀਂ ਸੁਣਾਈ ਦਿੰਦਾ ਵੀ ਕੀ ਕਹਿ ਰਿਹਾ ਹੈ। ਮੁਰਲੀ ਮਿਰਦੰਗ ਉਪੰਗ ਤੰਬੂਰਨ, ਮੁਰਲੀਆਂ ਬੰਸਰੀਆਂ ਮਿਰਦੰਗ ਤੇ ਉਪੰਗ ਨਿਸਤਰੰਗ ਤੇ ਤੰਬੂਰੇ, ਝਾਂਜਰ ਢਾਲ ਬੱਜੈ ਕਰ ਨਾਈ, ਝਾਂਜਰਾਂ ਛੈਣੇ ਟਲ ਤੇ ਹੋਰ ਕਰਨਾਈਆਂ ਤੂਤੀਆਂ ਵੱਜ ਰਹੀਆਂ, ਬਾਰ ਬਾਰ ਬਧੂ ਸੁੱਠ ਗਾਏ ਘਰਾਗਨ, ਕਹਿੰਦੇ ਸੋਹਣੇ ਤਾਗਾਂ ਵਿੱਚ ਗਾ ਰਹੇ ਹਨ। ਤਾਨ ਮਿਲਾਏ ਕਮੋਦ ਵਢਾਈ, ਤਰਾਨੇ ਵਧਾ ਕੇ ਖੁਸ਼ੀਆਂ ਵਧਾਉਂਦੇ ਹੋਏ, ਦੁੱਤ ਰੰਗ ਅਨੇਕ ਪਤਾਕ ਬਣੇ, ਅਨੇਕਾਂ ਰੰਗਾਂ ਦੀਆਂ ਜਿਹੜੀਆਂ ਝੰਡੀਆਂ ਹਨ ਬਣ ਰਹੀਆਂ, ਬੜੀਆਂ ਦੁਦਕੀਏ ਸੋਭਾ ਦੇ ਰਹੀਆਂ। ਫਹਿਰਾਏ ਘਨੋ ਸਭ ਅੱਗ ਸਜਾਈ, ਉਹਨਾਂ ਨੂੰ ਝੰਡੀਆਂ ਨੂੰ ਖੁੱਲੇ ਜੇ ਛੱਡ ਕੇ ਤੇ ਅੱਗੇ ਕਹਿੰਦੇ ਹੋ ਜਾ ਰਹੇ ਆ ਝੰਡੀਆਂ ਵਾਲੇ। ਅਰਬਿੰਦ ਬਿਲੋਚਨ ਵਿੱਚ ਵਿਰਾਜ ਹੈ, ਇਹਨਾਂ ਦੇ ਕਵਲ ਵਰਗੇ ਨੇਤਰ ਹੈ, ਗੁਰੂ ਨਾਨਕ ਸਾਹਿਬ ਲਾੜਾ ਰੂਪ ਵਿੱਚ ਸਾਰਿਆਂ ਦੇ ਵਿੱਚ ਸਜ ਰਹੇ ਬਜਰ ਵਿਰਾਜ ਰਹੇ ਹੈ। ਮੋਰ ਪਚੋ ਚੌਰ ਢੁਰੈ ਸ਼ਬ ਛਾਈ, ਮੋਰ ਪੈ ਮੋਢਿਆਂ ਦੇ ਉੱਪਰ ਸੀਸ ਦੇ ਸਿਰ ਦੇ ਉੱਪਰ ਚੌਰ ਫਿਰ ਰਿਹਾ ਹੈ, ਬੜਾ ਛਵੀ ਸ਼ਾਰੀ ਸੁਭਾ ਦੇ ਰਿਹਾ ਸੁਭਾ ਫੈਲਾ ਰਿਹਾ ਹੈ। ਏਕ ਮਤੰਗ ਪੈ ਲਾਲੂ ਅਰੂੜ, ਇੱਕ ਹਾਥੀ ਉੱਪਰ ਜੋ ਗੁਰੂ ਨਾਨਕ ਸਾਹਿਬ ਦਾ ਚਾਚਾ ਲਾਦੂ ਉਹ ਚੜਿਆ ਹੋਇਆ, ਕਰੇ ਬਰਖਾ ਧਨ ਕੀ ਮਨ ਪਾਈ, ਧਨ ਦੀ ਬਾਰਿਸ਼ ਮਾਰੇ ਦੇ ਉੱਪਰੋਂ ਕਰ ਰਿਹਾ ਮਨ ਪਾਉਂਦੀ। ਦੂਸਰ ਪੈ ਚੜ ਤਾਤ ਜੈ ਰਾਮ ਕੋ, ਦੂਸਰੇ ਹਾਥੀ ਉੱਪਰ ਕਹਿੰਦੇ ਜੈ ਰਾਮ ਦਾ ਜਿਹੜਾ ਪਿਓ ਪਰਮਾਨੰਦ ਚੜਿਆ ਹੋਇਆ, ਹੀਨ ਬਿਲੰਬ ਭਲੇ ਬਰਖਾਈ, ਤੇਰੀ ਛੱਡ ਕੇ ਚੰਗੀ ਤਰ੍ਹਾਂ ਇਹ ਕਹਿੰਦੇ ਧਨ ਦੀ ਬਾਰਿਸ਼ ਕਰੀ ਜਾ। ਮੇਘ ਕੀ ਰੀਤ ਸੁਹਾਏ ਦੂ, ਗਾਵੇ ਕਹਿੰਦੇ ਲਾਲੂ ਤੇ ਪਰਮਾਨੰਦ ਜਿਵੇਂ ਦੋ ਬੱਦਲ ਬਾਰਿਸ਼ ਕਰਦੇ ਹੋਣ, ਇਸ ਤਰ੍ਹਾਂ ਕਹਿੰਦੇ ਬੱਦਲਾਂ ਦੀ ਤਰ੍ਹਾਂ ਇਹ ਸੋ ਰਹੇ ਧਨ ਦੀ ਬਾਰਿਸ਼ ਕਰਦੇ ਹੋਏ। ਨੀਚ ਉੱਚ ਵਿਚਾਰ ਨਕਾਈ, ਇੱਥੇ ਨੀਵੇਂ ਹੈ ਕਿ ਉੱਚੇ ਹੈ ਕੋਈ ਵਿਚਾਰ ਨਹੀਂ ਹੈ, ਜਿਹੜੇ ਆਏ ਆ ਸਭ ਚੁੱਕੀ ਜਾ ਰਹੇ ਹੈ ਮਾਇਆ। ਕੀਰਤ ਯਾ ਬਿਸ ਤੀਰਤ ਹੈ ਜਨ, ਇਸ ਤਰ੍ਹਾਂ ਕਹਿੰਦੇ ਬੜੀ ਭਾਰੀ ਜਿਹੜੀ ਕੀਰਤੀ ਹੈ ਮਰਿਆਈ ਮਹਿਮਾ ਫੈਲਾ ਰਹੇ ਹੈ। ਪੂਰਨ ਚੰਦਨ ਜੌਨ ਸਿਛਾਈ, ਜਨ ਪੂਰਨ ਚੰਦ ਮਾਨੋ ਪੂਰਨਮਾਸੀ ਦਾ ਚੰਦਰਮਾ ਹੈ, ਉਹਦੀ ਚਾਨਣੀ ਕਹਿੰਦੇ ਫੈਲ ਰਹੀ ਹੈ ਕੀਰਤੀ ਰੂਪ ਵਿੱਚ ਹੋ ਕੇ। ਸੁਣਨ ਮੈਂ ਸੁਣ ਬਾਜਨ ਕੀ ਧੁਨ, ਆ ਕੰਨਾਂ ਵਿੱਚ ਉਹ ਬਾਜਿਆਂ ਸਾਜਾਂ ਦੀ ਕਹਿੰਦੇ ਆਵਾਜ਼ ਸੁਣ ਕੇ। ਬ੍ਰਿਖਰਮ ਹੋਤ ਭਇਓ ਨਰ ਨਾਰੀ, ਜਿਹੜੀਆਂ ਕਹਿੰਦੇ ਇਸਤਰੀਆਂ ਉਹਨਾਂ ਦੇ ਮਨ ਦੇ ਵਿੱਚ ਕਹਿੰਦੇ ਘਬਰਾਹਟ ਜੀ ਉਠਕੜੀ ਖਲਪੜੀ ਜੀ ਮੱਚ ਗਈ ਹੈ, ਭੁੱਲ ਗਈਆਂ। ਹਾਰ ਲਪੇਟ ਲਇਓ ਕੱਟ ਕੱਟ ਕੇ ਤੱਟ, ਕਹਿੰਦੇ ਜਿਹੜਾ ਗਲਦੇ ਵਿੱਚ ਹਾਰ ਜਾ ਪਾਉਣ ਵਾਲਾ ਹੁੰਦਾ ਉਹ ਕਹਿੰਦੇ ਉਹ ਘਬਰਾ ਜਾ, ਜਦੋਂ ਖਲਪੜੀ ਜੀ ਉੱਠੀ ਹਿਰਦੇ ਵਿੱਚ ਉਹ ਕਹਿੰਦੇ ਲੱਕ ਦੇ ਨਾਲ ਲਪੇਟ ਲਿਆ ਤੜਾਗੀ ਵਾਂਗ। ਕਿੰਕਨ ਲੈ ਗਰ ਗੀਚ ਸੁਧਾਰੀ, ਲੱਕ ਨਾਲ ਜਿਹੜੀ ਤੜਾਗੜੀ ਜੀ ਬੰਨਣ ਵਾਲੀ ਉਹ ਕਹਿੰਦੇ ਲੈ ਕੇ ਉਹਨਾਂ ਨੇ ਮਾਈਆਂ ਨੇ ਕਹਿੰਦੇ ਆਪਣੇ ਗਲ ਵਿੱਚ ਪਾ ਲਈ ਹੈ। ਉੱਪਰ ਹਾਥਨ ਮੈਂ ਪਹੁੰਚੀ ਪੱਗ, ਜਿਹੜੇ ਉਹ ਪੋਂਟੇ ਜੇ ਪੈਰਾਂ ਵਿੱਚ ਪਾਉਣ ਵਾਲੇ ਹੁੰਦੇ ਉਹ ਕਹਿੰਦੇ ਹੱਥਾਂ ਵਿੱਚ ਪਾ ਲਏ, ਜਿਹੜੀਆਂ ਪਹੁੰਚੀਆਂ ਜਿਹੀਆਂ ਹੱਥਾਂ ਵਿੱਚ ਉਹ ਪੈਰਾਂ ਵਿੱਚ ਪਾ ਲਈਆਂ। ਅੰਚਰ ਅੰਗੀਆ ਸੋ ਨਾ ਸੰਭਾਰੀ। ਇਸੇ ਤਰ੍ਹਾਂ ਹੋਰ ਜਿਹੜੇ ਕੋਈ ਉਪੱਲੇ ਜੇ ਤੇ ਅੰਗੀਆਂ ਉਹਨਾਂ ਨੂੰ ਸੰਭਾਲ ਨਹੀਂ ਸਕੀਆਂ ਹਨ। ਅੰਜਨ ਅੰਜਕ ਪੋਲਨ ਪੈ। ਇਸ ਤਰ੍ਹਾਂ ਜਿਹੜਾ ਸੁਰਮਾ ਕਹਿੰਦੇ ਉਹ ਕੰਨ ਅੱਖਾਂ ਵਿੱਚ ਪਾਉਣਾ ਗੱਲਾਂ ਤੇ ਲਾ ਲਿਆ ਪਾ ਲਿਆ ਹੈ। ਚੱਖ ਜਾਵਕ ਡਾਰ ਨਤੀਰ ਵਿਚਾਰੀ। ਹਾਂ, ਨੇਤਰਾਂ ਵਿੱਚ ਜਿਹੜਾ ਉਹ ਪਾਉਣ ਵਾਲਾ ਖੋਲਾ ਉਹਦੇ ਥਾਂ ਜਿਹੜਾ ਜਾਪਕ ਹੈ ਉਹ ਦੰਦਾਸਾ ਜਾ ਉਹ ਦੰਦਾਂ ਵਿੱਚ ਲਾਉਣ ਵਾਲਾ ਅੱਖਾਂ ਵਿੱਚ ਪਾ ਲਿਆ ਸਿਰ ਲਿਆ ਕਹਿੰਦੇ ਧੀਰਜ ਨਹੀਂ ਰਿਹਾ। ਇਸ ਤਰ੍ਹਾਂ ਘਬਰਾਹਟ ਜੀ ਉੱਠੀ ਅੰਦਰੋਂ। ਜਾਂ ਬਿਦ ਅੰਗ ਸ਼ਿੰਗਾਰ ਸ਼ਿੰਗਾਰ ਕੈ। ਇਸ ਤਰ੍ਹਾਂ ਸਾਰਾ ਪੁੱਠਾ ਸਿੱਧਾ ਲਾ ਕੇ ਆਪਣਾ ਸ਼ਿੰਗਾਰ ਸਰੀਰ ਦੇ ਅੰਗਾਂ ਨੂੰ ਸ਼ਿੰਗਾਰ ਜਾ ਲਾ ਕੇ ਸ਼ਿੰਗਾਰ ਕੇ ਦੌੜ ਚੜੀ ਮਿਲ ਬ੍ਰਿਧ ਅਟਾਰੀ। ਇੰਨੀਆਂ ਮਾਈਆਂ ਬੀਬੀਆਂ ਦੌੜ ਕੇ ਵੱਡੀਆਂ ਉੱਚੀਆਂ ਅਟਾਰੀਆਂ ਤੇ ਜਾ ਚੜੀਆਂ। ਮਾਨੋ ਮੇਗਨ ਮੈਂ ਚਮਕਾਤ। ਭਾਈ ਬਾਲਾ ਜੀ ਕਵੀ ਸੰਤੋਖ ਸਿੰਘ ਜੀ ਕਹਿੰਦੇ ਮਾਨੋ ਬਦਲਾਂ ਦੇ ਵਿੱਚ ਛਟਾ ਸ਼ਬਸੀ ਦਮਕੈ ਦੁੱਤ ਨਾਰੀ। ਕਹਿੰਦੇ ਬਿਜਲੀ ਚਮਕਦੀ ਹੁੰਦੀ ਨੀ ਬੱਦਲਾਂ ਵਿੱਚ, ਉਹ ਕਹਿੰਦੇ ਸੋਭਾ ਵਾਲੀਆਂ ਇਸਤਰੀਆਂ ਕਹਿੰਦੇ ਉਹ ਉੱਚੀਆਂ ਅਟਾਰੀਆਂ ਤੇ ਦਮਕਾਂ ਮਾਰ ਰਹੀਆਂ, ਬਿਜਲੀ ਵਾਂਗੂ ਲਿਸ਼ਕ ਰਹੀਆਂ ਹਨ। ਨੀਲ ਸਰੋਜਨ ਮਾਲ ਬਿਲੋਚਨ। ਨੀਲੇ ਰੰਗ ਦੇ ਕਮਲ ਵਾਂਗ ਦੀਆਂ ਲੜੀਆਂ ਵਰਗੇ ਨੇਤਰ, ਪੰਕਤੀਆਂ ਵਰਗੇ ਨੇਤਰ ਹਨ। ਰੂਪ ਬਿਲੋਕਤ ਦੁੱਲਹ ਸਾਰੀ। ਸਾਰੀਆਂ ਜੋ ਲਾੜੇ ਰੂਪ ਚ ਗੁਰੂ ਨਾਨਕ ਸਾਹਿਬ ਉਹਨਾਂ ਦੇ ਸੁਰੂ ਸੋਹਣੇ ਸਰੂਪ ਨੂੰ ਦੇਖ ਰਹੀਆਂ ਹਨ। ਝਾਕ ਝਰੋਖਨ ਬੀਚ ਗੁਲਾਬ ਲੇ। ਇਸ ਤਰ੍ਹਾਂ ਜਿਹੜੀਆਂ ਅਟਾਰੀਆਂ ਦੇ ਝਰੋਖੇ ਜੇ ਹਨ, ਰੋਸ਼ਨ ਦਾਨ ਜੇ, ਉਹਨਾਂ ਵਿੱਚ ਝਾਕਦੀਆਂ ਗੁਲਾਬ ਦੀਆਂ ਬੋਤਲਾਂ ਜੀਆਂ ਲੈ ਲੈ ਕੇ। ਫੁੱਲਨ ਅੰਜੁਲ ਮੰਜੁਲ ਡਾਰੀ। ਉੱਜਲ ਜਿਹੜੇ ਚਿੱਟੇ ਰੰਗ ਦੇ ਫੁੱਲ ਹੈ ਉਹਨਾਂ ਦੇ ਬੁੱਕ ਭਰ ਭਰ ਕੇ ਗੁਰੂ ਮਹਾਰਾਜ ਦਾੜੇ ਰੂਪ ਦੇ ਉੱਪਰ ਸੁੱਟਦੀਆਂ ਬਰਸਾਉਂਦੀਆਂ। ਰੰਗ ਸੁਰੰਗ ਮੇਲ ਸੁਰੰਗ ਸੁਰੰਦ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਲਾਲ ਰੰਗ ਲੈ ਕੇ ਉਹਦੇ ਵਿੱਚ ਸੁਗੰਧੀਆਂ ਜੀਆਂ ਮੇਲ ਕੇ। ਪ੍ਰੀਤ ਸਪ੍ਰੀਤ ਹੈ ਤੇਲ ਘੱਟ ਸਾਰੀ। ਪ੍ਰੀਤ ਸੁਪ੍ਰੀਤ ਹਲੇ ਘੱਟ ਨਾਰੀ। ਇਸ ਤਰ੍ਹਾਂ ਕਹਿੰਦੇ ਪੀਲੇ ਰੰਗ ਦਾ ਜਿਹੜਾ ਘੜਾ ਜਿਹਾ ਲੈ ਕੇ ਪ੍ਰੀਤੀ ਨਾਲ ਇਸਤਰੀਆਂ। ਚੰਦ ਮੁਖੀ ਸੁਖ ਕੰਧ ਬਿਲੋਕ। ਚੰਦਰਮਾ ਵਰਗਾ ਜਿਹਨਾਂ ਦਾ ਮੁੱਖ ਹੈ ਸੁਖਾਂ ਦੇ ਬੱਦਲ, ਸਤਿਗੁਰੂ ਉਹਨਾਂ ਨੂੰ ਤੱਕ ਰਹੀਆਂ ਹੈ। ਆਨੰਦ ਭਰੀ ਪੱਟ ਪਾਗਤ ਚਾਰੀ। ਇਸ ਤਰ੍ਹਾਂ ਆਨੰਦ ਨਾਲ ਭਰੀਆਂ ਜਿਹਨਾਂ ਦੇ ਵਸਤਰ ਸੋਹਣੇ ਪਾਗਤ ਕੀਏ ਸਜਾਏ ਹੋਏ ਪਹਿਨੇ ਹੋਏ। ਲਾਲ ਗੁਲਾਲ ਵਿਸ਼ਾਲ ਕੁਬਾਲ। ਲਾਲ ਰੰਗ ਦਾ ਜਿਹੜਾ ਗੁਲਾਲ ਹੈ ਬਹੁਤ ਹੀ ਕਹਿੰਦੇ ਤਕੜਾ ਇਸਤਰੀਆਂ ਨੇ। ਗੁਲਾਬ ਮਿਲਾਏ ਬਰਾਤ ਪੈਡਾਰੀ। ਜਿਹਦੇ ਵਿੱਚ ਗੁਲਾਬ ਮਿਲਾਇਆ ਹੋਇਆ ਹੈ ਤੇ ਬਰਾਤ ਦੇ ਉੱਪਰ ਸੁੱਟ ਰਹੀਆਂ ਹਨ। ਧਾਮਨ ਪੰਕਤ ਪੰਕ ਭਇਓ ਸਭ। ਜਿਹੜੀਆਂ ਘਰਾਂ ਦੀਆਂ ਪੰਕਤ ਦੀਆਂ ਗਲੀਆਂ ਹਨ, ਜਦੋਂ ਗੁਲਾਲ ਰੰਗ ਗੁਲਾਬ ਆਦਿਕ ਸਿਟਕਿਆ ਹੈ ਉਹਨਾਂ ਦੇ ਵਿੱਚ ਚਿੱਕੜ ਹੋ ਗਿਆ ਸਾਰੇ ਹੀ। ਅੰਕ ਉਮੰਗ ਬਿਲਾਸਤ ਭਾਰੀ। ਇਸ ਤਰ੍ਹਾਂ ਕਹਿੰਦੇ ਆਪੋ ਆਪਣੇ ਅੰਕੀਏ ਦਿਲਾਂ ਅੰਦਰ ਬੜੀਆਂ ਉਸ਼ਾਹ ਕਰਕੇ ਬਿਲਾਸਤ ਕਰ ਰਹੀਆਂ ਹਨ। ਮੂਲੇ ਕੇ ਦੁਆਰ ਟੁਕਾਓ ਕਰਿਓ ਅਸ। ਇਧਰ ਬਰਾਤ ਨੇ ਮੂਰਚਨ ਦੇ ਦਰਵਾਜ਼ੇ ਅੱਗੇ ਆ ਕੇ ਟੁਕਾ ਕੀਤਾ ਹੈ। ਆਰਤ ਹਾਰ ਕੀ ਆਰਤੀ ਤਾਰੀ। ਸਾਣੀਆਂ ਬੀਬੀਆਂ ਨੇ ਰਲ ਮਿਲ ਕੇ ਕਹਿੰਦੇ ਜੋ ਦੁੱਖਾਂ ਨੂੰ ਨਾਸ਼ ਕਰਨ ਵਾਲੇ ਸਤਿਗੁਰੂ ਉਹਨਾਂ ਦੀ ਆਰਤੀ ਉਤਾਰਨਾ ਕੀਤੀ ਹੈ। ਚੰਦਰ ਮੁਖੀ ਤਹਿ ਬ੍ਰਿੰਦ ਮਿਲੀ। ਇਹਨਾਂ ਦੇ ਚੰਦਰਮਾ ਵਰਗੇ ਮੁੱਖ ਉੱਥੇ ਬਹੁਤੀਆਂ ਇਕੱਠੀਆਂ ਹੋ ਗਈਆਂ। ਕਲ ਕੰਠ ਹੈ ਕੋਕਲਾ ਕੀ ਅਨਹਾਰੀ। ਇਹ ਕਹਿੰਦੇ ਕੋਇਲਾ ਹੁੰਦੀਆਂ ਇਸ ਤਰ੍ਹਾਂ ਜਿਹਨਾਂ ਦੇ ਸੁੰਦਰ ਕੰਠ ਹਨ ਗਲੇ ਹਨ। ਮੰਗਲ ਸੋ ਕੁਲ ਰੀਤ ਕਰੈ। ਮੰਗਲਾਚਾਰ ਦੇ ਨਾਲ ਜੋ ਕੁਲ ਦੀ ਰੀਤੀ ਉਹਨੂੰ ਕਰ ਕਰਾ ਰਹੀਆਂ ਹਨ। ਲੈ ਨਾਨਕ ਨਾਮ ਉਚਾਰਤ ਗਾਰੀ। ਗੁਰੂ ਮਹਾਰਾਜ ਦਾ ਨਾਮ ਲੈ ਲੈ ਕੇ ਸਿੱਠਣੀਆਂ ਵੀ ਉਚਾਰ ਰਹੀਆਂ ਹਨ। ਗਿਆਨ ਪੈ ਕਾਮ ਕੋ ਜੋਰ ਚੱਲਿਓ ਨਾ। ਮਾਨੋ ਇਹ ਤਾਂ ਜਿਹੜਾ ਗਿਆਨ ਹੈ ਉਹਦੇ ਉੱਪਰ ਕਾਮ ਦਾ ਵਸ ਨਹੀਂ ਚੱਲਿਆ। ਗੁਰੂ ਨਾਨਕ ਸਾਹਿਬ ਜੀ ਗਿਆਨ ਰੂਪ ਹੈ, ਉਹ ਜਿਹੜੀਆਂ ਗਾਉਣ ਵਾਲੀਆਂ ਇਸਤਰੀਆਂ ਉਹ ਕਾਮ ਰੂਪ ਹੈ। ਮਾਨੋ ਮਹਾਰਾਜ ਦੇ ਉੱਪਰ ਇਹਨਾਂ ਦਾ ਕੋਈ ਬਸ ਨਹੀਂ ਚੱਲਿਆ ਹੈ। ਪਲਾਇਨ ਹੋਇਆ ਮਨ ਬਾਦ ਪੁਕਾਰੀ, ਜਿਵੇਂ ਕਾਮ ਕਹਿੰਦੇ ਭੱਜਦਾ ਹੋਇਆ ਤੇ ਵਿੱਚ ਵਿਅਰਥ ਬੋਲ ਰਿਹਾ ਹੋਵੇ, ਇਸ ਤਰ੍ਹਾਂ ਮਹਾਰਾਜ ਨੂੰ ਜਿਹੜੀਆਂ ਸਿੱਠਣੀਆਂ ਜਿਹੀਆਂ ਕਬੋਲਜਾ ਬੋਲ ਰਹੀਆਂ, ਮਾਨੋ ਇਹ ਕਾਮ ਦਾ ਬਸ ਨਹੀਂ ਚੱਲਿਆ ਹੈ ਤੇ ਭੱਜਿਆ ਜਾਂਦਾ ਹੋਏ ਗਾਲਾਂ ਹੀ ਕੱਢ ਰਿਹਾ ਹੈ। ਦੂਲੋ ਸਮੇਤ ਬਰਾਤ ਬਹੋਰ, ਇਸ ਤਰ੍ਹਾਂ ਲਾੜੇ ਦੇ ਸਮੇਤ ਫਿਰ ਜਿਹੜੀ ਬਰਾਤ ਹੈ, ਯੋ ਸ਼ੁਭ ਥਾਨ ਮਿਆਨ ਕਢੇਰਾ, ਜਿਹੜਾ ਚੰਗਾ ਸਥਾਨ ਉੱਥੇ ਆ ਕੇ ਆਪਣਾ ਟੇਰਾ ਕਰ ਲਿਆ, ਟਿਕਾਣਾ ਕਰ ਲਿਆ। ਰਾਜਾ ਹਤੂਰ ਪਰੀ ਮੁਖ ਪੈ, ਗੁਰੂ ਨਾਨਕ ਸਾਹਿਬ ਮਹਾਰਾਜ ਜੋ ਲਾੜਾ ਰੂਪ ਵਿੱਚ ਉਹਨਾਂ ਦੇ ਮੁਖ ਦੇ ਉੱਪਰ ਧੂੜ ਜੀ ਪਈ, ਉਹ ਸਜ ਰਹੀ। ਜਿਵ ਸੰਗ ਪਿਰਾਗ ਕੁਸ਼ੇਸ਼ ਹੇਰਾ, ਇਸ ਤਰ੍ਹਾਂ ਕਹਿੰਦੇ ਜਿਹੜਾ ਕਵਲ ਫੁੱਲ ਹੈ ਉਹਦੇ ਤੇ ਪਰਾਗ ਪਈ ਧੂੜੀ ਜੀ ਹੋਈ ਪਈ ਵੇਖੀ ਜਾਂਦੀ ਹੋਵੇ, ਉਹ ਮੁਖ ਦੇ ਉੱਪਰ ਧੂੜੀ ਪਈ ਸਜ ਰਹੀ ਹੈ। ਤੰਬੂ ਕਨਾਤਨ ਤਾਨੇ ਬਿਤਾਨਨ, ਜਿੱਥੇ ਕਹਿੰਦੇ ਬਹੁਤ ਵੱਡੇ ਤੰਬੂ ਤੇ ਕਨਾਤਾਂ ਹੋਰ ਤਨ ਬਿਤਾਨਨ ਕੀ ਚੰਦੋਏ ਤਾਣੇ ਹੋਏ, ਲਾਗੇ ਸ਼ਮਿਆਨਨ ਸੋਹੈ ਕਨੇਰਾ, ਹੋਰ ਬੜੇ ਬੜੇ ਸ਼ਮਿਆਨੇ ਵੱਡੇ ਤੰਬੂ ਲੱਗੇ ਹੈ, ਬਹੁਤ ਹੀ ਸਜ ਰਹੇ ਹੈ। ਜੋ ਜਿਹ ਚਾਹੇ ਦਈ ਸੋ ਤਾਂ ਹੈ, ਜੋ ਕਿਸੇ ਬਰਾਤੀ ਨੂੰ ਚਾਹਨਾ ਸੀ ਉਹੀ ਦਿੱਤੀ। ਹਤਿਓ ਸ਼ਰਮ ਦੂਰ ਲੱਗੀ ਨਹ ਦੇਰਾ, ਸਾਰਿਆਂ ਨੇ ਆ ਕੇ ਇੱਥੇ ਥਕੇਵੇਂ ਲਾਏ ਆ, ਕੋਈ ਦੇਰੀ ਨਹੀਂ ਲੱਗਣ ਦਿੱਤੀ ਹੈ। ਧੇਨ ਕੇ ਧੂਲ ਕੋ ਵੇਲਾ ਭਇਓ ਤਬ, ਇਸ ਤਰ੍ਹਾਂ ਜਾਣੀ ਹੈ ਜਿਹੜੀ ਬਰਾਤ ਹੈ ਇਸਨੇ ਆ ਕੇ ਜਿੱਥੇ ਸ਼ਮਿਆਨੇ ਚੰਦੋਏ ਤੰਬੂ ਆਦਿ ਕਨਾਤਾਂ ਲੱਗੀਆਂ ਹੋਈਆਂ, ਇੱਥੇ ਆ ਕੇ ਟਿਕਾਣਾ ਕਰ ਲਿਆ। ਇੱਥੋਂ ਜਿਵੇਂ ਫਿਰ ਉਹ ਸਮਾਂ ਦੇ ਕੇ ਲਾਵਾਂ ਲੈਣ ਵਾਸਤੇ ਗਏ, ਜਿਵੇਂ ਵਿਵਾਹ ਦੀ ਰਸਮ ਸਾਰੀ ਪੂਰੀ ਹੋਈ, ਉਹ ਪ੍ਰਸੰਗ ਬਾਕੀ ਰਹਿੰਦਾ, ਆਪਾਂ ਕੱਲ੍ਹ ਦੇ ਦੀਵਾਨ ਵੀ ਸਰਵਣ ਕਰ ਲਵਾਂਗੇ, ਕਿਉਂਕਿ ਜਿੰਨਾ ਕੁ ਸਮਾਂ ਆਪਾਂ ਇਹ ਕਥਾ ਦਾ ਨਿਯਤ ਕੀਤਾ ਉਹ ਕਰੀਬਨ ਹੁਣ ਪੂਰਾ ਹੀ ਹੋ ਗਿਆ ਹੈ, ਰਹਿੰਦਾ ਪ੍ਰਸੰਗ ਕੱਲ ਨੂੰ ਸਰਵਣ ਕਰਕੇ ਲਾਹਾ ਲਵਾਂਗੇ ਜੀ। ਤੰਬੂ ਕਨਾਤਨ ਤਾਨੇ ਬਿਤਾਨਨ, ਲਾਗੇ ਸਮਿਆਨਨ ਸੋਹੈ ਕਨੇਰਾ, ਜੋ ਜਿਹ ਚਾਹੇ ਦਈ ਸੋ ਤਾਹੇ, ਹਤਿਓ ਸ਼ਰਮ ਦੂਰ ਲੱਗੀ ਨਹਿ ਦੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚੁਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ਼, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ, ਹੇ ਅਪਰੰਪਰ ਵੀ ਹੋਵਨ ਹੋ, ਹੇ ਸੰਤਾਂ ਕੈ ਸਦਾ ਸੰਗ ਨਿਦਾਰਾਇਆ ਦਾਰ, ਹੇ ਠਾਕੁਰ ਹਾਂ ਦਾਸ ਰੋ ਨੈ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾ ਵਦਾਂ ਆਖੋ ਹੀ ਐ ਪਰੋਇ, ਆਏ ਪ੍ਰਭ ਸ਼ਰਨਾਗਤ ਕਿਰਪਾ ਨਿਧ ਦਿਆ, ਏਕ ਕਰ ਹਰ ਮਨ ਵਸਤ ਨਾਨਕ ਪੁੱਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਹਾਰ, ਤੂੰ ਠਾਕ ਤੂੰ ਅਰਦਾ ਜੀਓ ਪਿੰਡ ਸਭ ਤੇਰੀ ਰਾਹ।